ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰਿ ਰਾਇ ਹਰਿ ਕ੍ਰਿਸ਼ਨ ਗੁਰੁ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਇਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਇ ਵਾਹਿਗੁਰੂ ਸਾਹਿਬ ਜੀਓ ਦੋਹਰਾ ਸ੍ਰੀ ਅਰਜਨ ਅਰਜਨ ਸੁਨਤ ਅਰਜਨ ਜਸ ਵਿਸਤਾਰ ਬਾਨੀ ਅਰਜੁਨ ਬਾਨ ਜਿਨ ਬੰਧਨ ਪਦ ਸਿਰ ਤਾਰ ਸ੍ਰੀ ਅਰਜਨ ਅਰਜਨ ਸੁਨਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਗੁਰੂ ਮਹਾਰਾਜ ਦੀ ਹਜ਼ੂਰੀ ਵਿਖੇ ਦੀਵਾਨ ਸਜਰੇ ਗੁਰਬਾਣੀ ਦਾ ਕੀਰਤਨ ਹੋ ਰਿਹਾ ਸੀ। ਆਪ ਸਰਵਣ ਕਰਕੇ ਲਾਹਾ ਲੈ ਰਹੇ ਸੀ। ਕੀਰਤਨ ਤੋਂ ਬਾਅਦ ਆਪਾਂ ਕੁਝ ਕੁ ਸਮਾਂ ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਸੁੰਦਰ ਇਤਿਹਾਸ ਸ਼ਰਧਾ ਭਾਵਨਾ ਵਿੱਚ ਲੀਨ ਹੋਇਆ ਹੋਇਆ ਸੋਹਣੀ ਕਾਵਿ ਰਚਨਾ ਵਿੱਚ ਸੋਹਣੇ ਛੰਦਾਬੰਦੀ ਵਿੱਚ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ ਹੈ, ਜੋ ਇਤਿਹਾਸ ਸਭ ਤੋਂ ਪਹਿਲਾਂ ਭਾਈ ਬਾਲਾ ਜੀ ਨੇ ਗੁਰੂ ਅੰਗਦ ਸਾਹਿਬ ਜੀ ਦੇ ਕਹਿਣ ਕਰਕੇ ਖਡੂਰ ਸਾਹਿਬ ਵਿਖੇ ਸਰਵਣ ਕਰਾਇਆ ਸੀ। ਉਸੇ ਦਾ ਅਲੱਥਾ ਕਵੀ ਸੰਤੋਖ ਸਿੰਘ ਜੀ ਨੇ ਕਾਵਿ ਰਚਨਾ ਵਿੱਚ ਕੀਤਾ ਹੈ। ਇਸ ਗ੍ਰੰਥ ਦਾ ਨਾਮ ਆਪ ਜੀ ਨੇ ਸ੍ਰੀ ਨਾਨਕ ਪ੍ਰਕਾਸ਼ ਰੱਖਿਆ। ਉਹ ਆਪਾਂ ਪ੍ਰਾਰੰਭ ਕੀਤਾ ਹੋਇਆ ਲੜੀਵਾਰ ਰੂਪ ਵਿੱਚ ਪ੍ਰਸੰਗ ਸਰਵਣ ਕਰ ਰਹੇ ਹਾਂ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸੁਲਤਾਨਪੁਰ ਸਾਹਿਬ ਪਹੁੰਚ ਕੇ ਮੋਦੀਖਾਨੇ ਦਾ ਜਿਹੜਾ ਕੰਮ ਹੈ ਉਹ ਸ਼ੁਰੂ ਕਰ ਲਿਆ ਹੈ, ਅਤੇ ਜ਼ਿਆਦਾਤਰ ਜਿਹੜੇ ਗਰੀਬ ਗੁਰਬ ਹੈ ਉਹਨਾਂ ਨੂੰ ਖੁੱਲ੍ਹੇ ਬਖਸ਼ੇ ਦੇਈ ਜਾ ਰਹੇ ਹੈ। ਜੇ ਕੋਈ ਵਸਤਰ ਲੈਣ ਉਹਨਾਂ ਵਸਤਰ ਦੇ ਦਿੰਦੇ ਹੈ, ਭੋਜਨ ਲਈ ਰਸ ਪਾਣੀ ਲੈਣ ਲਈ ਉਹਦਾ ਉਹ ਦੇ ਦਿੰਦੇ, ਇਸ ਤਰ੍ਹਾਂ ਹੀ ਖੁੱਲ੍ਹੇ ਰੂਪ ਵਿੱਚ ਹੀ ਦਾਨ ਕਰੀ ਜਾ ਰਹੇ ਹੈ, ਗਰੀਬੀਆਂ ਦੀ ਗਰੀਬਾਂ ਦੀ ਗਰੀਬੀ ਕੱਢ ਰਹੇ ਹਨ। ਅਤੇ ਇਹ ਜਿਹੜਾ ਜਸ ਹੈ ਆਪ ਜੀ ਦਾ ਹਰ ਪਾਸੇ ਫੈਲ ਗਿਆ। ਕੋਈ ਜਿਹੜੇ ਗਰੀਬ ਲੋਕ ਹੈ ਉਹ ਰਾਏ ਭੋਏ ਦੀ ਤਲਵੰਡੀ ਵਿੱਚੋਂ ਵੀ ਚਲੇ ਗਏ, ਉਹਨਾਂ ਨੂੰ ਵੀ ਮਹਾਰਾਜ ਨੇ ਖੁੱਲ੍ਹੇ ਗੱਫੇ ਬਖਸ਼ ਦਿੱਤੇ। ਉਹ ਸਿਰਤਾਂ ਦੇ ਪੁਲ ਬੰਨਣ ਲੱਗੇ। ਕਾਲੂ ਜੀ ਨੇ ਸੁਣਿਆ ਹੈ ਗੁਰੂ ਨਾਨਕ ਸਾਹਿਬ ਜੀ ਵੀ ਅਮੋਦੀਖਾਨੇ 'ਤੇ ਕੰਮ ਲੱਗ ਗਏ ਹੈ ਅਤੇ ਦਾਨ ਬਹੁਤ ਕਰ ਰਹੇ ਨੂੰ ਫਿਕਰ ਪਿਆ ਵੀ ਐਵੇਂ ਜਾਂ ਰੁਪਈਆ ਗਵਾਈ ਜਾ ਰਿਹਾ, ਮੈਂ ਜਾ ਕੇ ਸਮਝਾਵਾਂ। ਰਾਏ ਬੁਲਾਰ ਨਾਲ ਰਹਿ ਕਰਕੇ ਇਹ ਸੁਲਤਾਨਪੁਰ ਸਿੱਧਾ ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ ਬੋਧੀਖਾਨਾ ਖੋਲ੍ਹਿਆ, ਹੱਟ ਸਾਹਿਬ ਗੁਰਦੁਆਰਾ ਕਰਕੇ ਪ੍ਰਸਿੱਧ ਹੈ, ਉੱਥੇ ਜਾ ਕੇ ਆਪਣਾ ਗੱਡਾ ਜਿਹਾ ਰੁਕਿਆ ਹੈ। ਮਹਾਰਾਜ ਨੇ ਬਿਤਾਇਆ ਜਾਣ ਕੇ ਸੰਸਾਰ ਰੀਤੀ ਅਨੁਸਾਰ ਪਹਿਲਾਂ ਆ ਕੇ ਚਰਨਾਂ 'ਤੇ ਨਮਸਕਾਰ ਕੀਤੀ ਹੈ। ਇਸ ਤਰ੍ਹਾਂ ਪਿਤਾ ਨੇ ਜੱਫੀ ਵਿੱਚ ਲੈ ਲਿਆ, ਫਿਰ ਪੰਡਗ 'ਤੇ ਜਾ ਬੈਠੇ ਹਨ। ਫਿਰ ਧਨ ਦੀ ਗੱਲ ਇਸ ਨੇ ਸ਼ੁਰੂ ਕਰ ਦਿੱਤੀ ਕਿ ਕਿੰਨਾ ਇਕੱਠਾ ਕਰ ਲਿਆ ਹੈ। ਮਹਾਰਾਜ ਕਹਿੰਦੇ ਵੀ ਮਾਇਆ ਆਈ ਵੀ ਬਹੁਤ ਹੈ ਅਤੇ ਗਈ ਵੀ ਬਹੁਤ ਹੈ, ਘੱਟ ਆ ਕੋਈ ਨਹੀਂ, ਇੱਕ ਸਮਾਨ ਜਿਹੀ ਹੈ, ਬਰਾਬਰ ਹੀ ਹੈ ਲੇਖਾ ਜੋਖਾ। ਸੁਣ ਕੇ ਫਿਰ ਗੁੱਸੇ ਜਿਹੇ ਹੋ ਗਏ, ਜਿਹੜਾ ਕੋਈ ਇਹਦਾ ਮੋਹ ਪਿਆਰ ਸੀ ਉਹ ਕਿਤੇ ਉੱਡ ਗਿਆ। ਨਾਰਾਜ਼ ਜਿਹਾ ਹੋ ਕੇ ਕਹਿਣ ਲੱਗਿਆ ਵੀ ਦੇਖੋ ਇਹੋ ਜਿਹਾ ਕੰਮ ਤੁਹਾਨੂੰ ਹਾਸਲ ਹੋਇਆ, ਜੇ ਕੋਈ ਸਿਆਣਾ ਹੁੰਦਾ ਤਾਂ ਬਹੁਤ ਕਮਾਈ ਕਰ ਲੈਂਦਾ, ਜਿਹੋ ਜਿਹੇ ਤੁਸੀਂ ਬਾਲਕ ਅਵਸਥਾ ਵਿੱਚ ਮੇਰੇ ਘਰੋਂ ਗਵਾਉਂਦੇ ਇੱਥੇ ਵੀ ਉਵੇਂ ਗਾਉਣ ਲੱਗ ਪਏ ਹੋ, ਉਹ ਤਾਂ ਨਾ ਕਰੋ। ਜੇ ਤੁਸੀਂ ਇਹ ਚਾਹੁੰਦੇ ਵੀ ਕਮਾਈ ਕਰਕੇ ਪਿਓ ਮੰਗੂ, ਕਹਿੰਦੇ ਬੁਖਰੀ ਬੱਕਰੀ ਰੱਖ ਰਖਾ ਲਿਓ ਤੁਸੀਂ, ਬਾਕੀ ਹੁਣ ਤੁਸੀਂ ਕੰਮ ਲੱਗ ਹੀ ਗਏ ਹਾਂ, ਕੋਈ ਦੇਖ ਦੁੱਖ ਕੇ ਤੁਹਾਡਾ ਮੰਗਣਾ ਕਰ ਦਿਓ, ਸਗਾਈ ਕਰ ਦਊਗਾ, ਫਿਰ ਵਿਆਹ ਵਾਸਤੇ ਚਾਹੀਦੀ ਹੈ ਮਾਇਆ, ਜੇ ਹੁਣ ਤੁਸੀਂ ਜੋੜੇ ਜਾਓਗੇ ਫਿਰ ਠੀਕ ਹੈ, ਨਹੀਂ ਤਾਂ ਫਿਰ ਮੇਰੀ ਕਮਾਈ ਤੁਸੀਂ ਮੰਗੋਗੇ। ਇਸ ਤਰ੍ਹਾਂ ਦੇ ਵਚਨ ਵਿਲਾਸ ਇਹਨੇ ਕੁਝ ਕਹੇ ਸੁਣੇ ਹੈ, ਮਹਾਰਾਜ ਦੇ ਮਨ 'ਤੇ ਕੋਈ ਅਸਰ ਨਹੀਂ ਹੈ, ਸੁਣ ਕੋਈ ਚੁੱਪ ਚਾਪ ਹੋ ਗਏ। ਕੋਈ ਭਾਈ ਬਾਲਾ ਜੀ ਦੇ ਗੱਲ ਪੈਣ ਲੱਗਿਆ ਹੈ ਵੀ ਤੂੰ ਨਹੀਂ ਇਹਨਾਂ ਨੂੰ ਸਮਝਾਉਂਦਾ ਬਜਾਉਂਦਾ। ਮਹਾਰਾਜ ਨੇ ਇਸ਼ਾਰਾ ਜਿਹਾ ਉਹ ਕਰ ਦਿੱਤਾ ਵੀ ਇਹਨੂੰ ਨਹੀਂ ਕੁਝ ਬੋਲਣਾ ਹੈ, ਕਿਉਂਕਿ ਜਿਹੜੇ ਅਗਿਆਨੀ ਲੋਕ ਹੁੰਦੇ ਉਹਨਾਂ ਦੇ ਸਾਹਮਣੇ ਕੋਈ ਜਵਾਬ ਦੇਈਏ, ਉਹਨਾਂ ਨੇ ਸਮਝਾਇਆ ਸਮਝਣਾ ਥੋੜ੍ਹਾ ਹੁੰਦਾ, ਮਾਇਆ ਪਾਈ ਹੈ। ਉਹ ਆਪਣਾ ਕਹੀ ਕਹੀ ਗਿਆ, ਭਾਈ ਬਾਲਾ ਜੀ ਮਹਾਰਾਜ ਦਾ ਇਸ਼ਾਰਾ ਸੁਣ ਕੇ ਕੁਝ ਨਹੀਂ ਬੋਲੇ ਚੱਲੇ। ਜਿਸ ਤਰ੍ਹਾਂ ਇਹ ਕਹਿ ਸੁਣ ਕੇ ਫਿਰ ਆਪਣੀ ਇਸ ਪੁੱਤਰੀ ਕੋਲ ਘਰ ਆ ਗਿਆ। ਇੱਥੇ ਆ ਕੇ ਫਿਰ ਆਪੋ ਵਿੱਚ ਹੀ ਵਿਚਾਰ ਵਟਾਂਦਰਾ ਜਿਹਾ ਕੀਤਾ, ਜੈ ਰਾਮ ਨੂੰ ਲਾਂਭੇ ਜੇ ਦੇਣ ਲੱਗਿਆ ਵੀ ਤੂੰ ਨਹੀਂ ਸਮਝਾਇਆ, ਤੂੰ ਨਹੀਂ ਖਿਆਲ ਕੀਤਾ ਇਹਦੇ ਵੱਲੇ, ਇਹ ਐਵੇਂ ਕਮਾਈ ਕਵਾਈ ਜਾਂਦਾ ਹੈ। ਐਵੇਂ ਭੈਣ ਨਾਨਕੀ ਜੀ ਨੇ ਸ਼ਰਧਾ ਭਰੇ ਬਚਨ ਆਪਣੇ ਪਿਤਾ ਜੀ ਨੂੰ ਵੀ ਕਹੇ ਅਤੇ ਜੈ ਰਾਮ ਜੀ ਨੂੰ ਵੀ ਸਮਝਾਇਆ ਬਜਾਇਆ ਵੀ ਇਹ ਕੋਈ ਸੰਸਾਰਿਕ ਪੁਰਸ਼ ਨਹੀਂ ਸਾਡੇ ਵਰਗਾ, ਮਾਇਆ ਵਿੱਚ ਫਸਿਆ ਲੋਭੀ ਲਾਲਚੀ, ਇਹ ਤਾਂ ਪਰਮੇਸ਼ਰ ਹੈ, ਉਹ ਸਾਰੇ ਸੰਸਾਰ ਦਾ ਦਾਨੀ ਹੈ, ਸਭ ਕੁਝ ਤੇਰਾ ਦਿੱਤਾ, ਸਾਰੇ ਖਾਂਦੇ ਨੇ। ਇਸ ਤਰ੍ਹਾਂ ਫਿਰ ਉਹ ਕਿਸੇ ਨੇ ਚੁਗਲੀ ਜੀ ਕਰ ਦਿੱਤੀ ਸੀ ਜੈ ਰਾਮ ਕੋਲ ਵੀ ਤੇਰਾ ਇਹ ਜਿਹੜਾ ਹੈ ਨਾ ਇਹ ਰਿਸ਼ਤੇਦਾਰ ਇਹ ਬੜੀ ਮਾਇਆ ਗਾਉਂਦਾ ਹੈ, ਇਹ ਤਾਂ ਉੱਧਰ ਉੱਧਰ ਹੋ ਜਾਊਗਾ ਅਤੇ ਸਾਰਾ ਤੇਨਾ ਭਰਨਾ ਪੈ ਜੂ ਜਾਂ ਇਹ ਫਿਰ ਫੜਿਆ ਜਾਊਗਾ। ਅਤੇ ਉਹਨੂੰ ਵਿਚਾਰੇ ਨੂੰ ਫਿਰ ਉਹ ਚੁਗਲਦੀਆਂ ਚੁਗਲੀਆਂ ਸੁਣ ਕੇ ਸੰਸਾ ਹੋਇਆ ਸੀ। ਇਹਨਾਂ ਦੀ ਪਤਨੀ ਨਾਨਕੀ ਜੀ ਨੇ ਸਮਝਾਇਆ ਬੁਝਾਇਆ ਤੁਸੀਂ ਉਹ ਕਿਉਂ ਭਰਮ ਗਏ? ਤੁਸੀਂ ਤਾਂ ਮੈਨੂੰ ਅਕਲ ਵੱਧ ਦਿੰਦੇ ਹੁੰਦੇ, ਸਮਝਾਉਂਦੇ ਹੁੰਦੇ ਸੀ ਇਹਨਾਂ ਦਾ ਪੂਰਾ ਪੂਰਾ ਖਿਆਲ ਰੱਖਣਾ ਹੈ, ਪੂਰੀ ਸੇਵਾ ਕਰਨੀ, ਆਪਾਂ ਖੁਸ਼ੀਆਂ ਹਾਸਲ ਕਰਨੀਆਂ। ਤੁਸੀਂ ਕਿੱਧਰ ਚਲੇ ਗਏ? ਇਸ ਤਰ੍ਹਾਂ ਇਹ ਆਪੋ ਵਿੱਚ ਹੀ ਮੇਰੇ ਕੋਲ ਗੱਲਬਾਤ ਹੋਈ, ਵਿਚਾਰ ਵਟਾਂਦਰਾ ਹੋਇਆ। ਇਤਿਹਾਸ ਵਿੱਚ ਅੱਜ ਪ੍ਰਸੰਗ ਆ ਰਿਹਾ ਹੈ, ਉਹ ਜਿਵੇਂ ਆਉਂਦਾ ਸੀ ਸੁਣੀਏ ਜੀ। ਸ੍ਰੀ ਅਰਜਨ ਅਰਜਨ ਸੁਨਤ ਕਵੀ ਸੰਤੋਖ ਸਿੰਘ ਜੀ, ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਜੀ ਦੀ ਮਹਿਮਾ ਦਾ ਮੰਗਲ ਕਰ ਰਿਹਾ ਹੈ। ਸ੍ਰੀ ਸੋਭਾ ਵਾਲੇ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ, ਜੋ ਆਪਣੇ ਸਿੱਖ ਸੇਵਕਾਂ ਦੀਆਂ ਬੇਨਤੀਆਂ ਨੂੰ ਸੁਣਨ ਵਾਲੇ ਹਨ, ਜਿੱਥੇ ਮਰਜ਼ੀ ਕੋਈ ਚੇਤੇ ਕਰੇ, ਬੇਨਤੀ ਕਰੇ, ਉੱਥੇ ਸੁਣ ਲੈਂਦੇ ਬੇਨਤੀਆਂ। ਅਰਜਨ ਜਸ ਵਿਸਤਾਰ, ਜਿਨ੍ਹਾਂ ਦਾ ਜਿਹੜਾ ਜਸ ਹੈ ਉਹ ਹਰ ਪਾਸੇ ਹੀ ਚਾਰੇ ਤਰਫਾਂ ਹੈ, ਜੋ ਚੱਕੀ ਕੀਆਂ ਲੋਹਾ, ਇਸ ਤਰ੍ਹਾਂ ਉੱਜਲ ਜਸ ਜਿਹੜਾ ਹਰ ਪਾਸੇ ਫੈਲ ਰਿਹਾ ਹੈ। ਮਨ ਪਥਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਉਹ ਜਿਹੜੇ 17 ਪਟਕਾਸ਼ੀ ਤੋਂ ਚੱਲ ਕੇ ਆਏ ਸੀ, ਉਹਨਾਂ ਨੇ ਆ ਕੇ ਮਹਾਰਾਜ ਦਾ ਜਸ ਕੀਤਾ। ਪਹਿਲਾਂ ਉੱਥੇ ਕਾਸ਼ੀ ਵਿੱਚ ਜਸ ਫੈਲਿਆ ਸੀ, ਤਾਂ ਹੀ ਇਹ ਆਏ ਚਰਨ ਸ਼ਰਨ। ਇਸ ਤਰ੍ਹਾਂ ਜਿਹਨਾਂ ਦਾ ਉਜਲ ਜਸ ਹਰ ਪਾਸੇ ਹੀ ਫੈਲ ਰਿਹਾ ਹੈ, ਅਤੇ ਆਪਣੇ ਦਾਸਾਂ ਦੀਆਂ ਬੇਨਤੀਆਂ ਨੂੰ ਜਿੱਥੇ ਮਰਜ਼ੀ ਹੋਵੇ, ਭੀੜ ਪਏ ਤੋਂ ਜਦੋਂ ਚੇਤੇ ਕਰੇ, ਉਹਦੀਆਂ ਬੇਨਤੀਆਂ ਸੁਣ ਵਾਲੇ ਹਨ। ਬਾਣੀ ਅਰਜੁਨ ਬਾਣ ਜਿਨ, ਜਿਨ੍ਹਾਂ ਦੀ ਉਚਾਰਨ ਕੀਤੀ ਜਿਹੜੀ ਬਾਣੀ ਹੈ, ਉਹ ਜਿਵੇਂ ਦੁਆਪਰ ਦੇ ਵਿੱਚ ਕ੍ਰਿਸ਼ਨ ਦੇ ਪਿਆਰੇ ਅਰਜਨ ਜੀ ਕਹਿੰਦੇ, ਜਿਨ੍ਹਾਂ ਦੀ ਬਾਣੀ ਅਰਜਨ ਦੇ ਤੀਰਾਂ ਵਰਗੀ ਹੈ। ਜਿਵੇਂ ਅਰਜਨ ਦਾ ਤੀਰ ਚਲਾਇਆ ਹੋਇਆ ਖਾਲੀ ਨਹੀਂ ਜਾਂਦਾ ਸੀ, ਨਿਸ਼ਾਨੇ 'ਤੇ ਵੱਜਦਾ ਹੀ ਸੀ, ਮਾਰ ਸਿੱਟਦਾ ਸੀ। ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਦੀ ਜਿਹੜੀ ਬਾਣੀ ਅਰਜਨ ਦੇ ਤੀਰਾਂ ਵਰਗੀ ਹੈ, ਜਿੱਧਰ ਵੀ ਉਹ ਬਾਣੀ ਰੂਪ ਤਰ ਤੀਰ ਚੱਲਦਾ, ਜਿਹੜੇ ਪਾਪ ਹੈ, ਗੁਨਾਹ ਹੈ, ਇਹ ਦੁਸ਼ਟਾਂ ਵਰਗੇ ਹੈ, ਇਹਨਾਂ ਨੂੰ ਘਾਇਲ ਕਰ ਦਿੰਦੀ, ਮਾਰ ਦਿੰਦੀ ਹੈ, ਨਸ਼ਟ ਕਰ ਦਿੰਦੀ ਹੈ। ਇਸ ਤਰ੍ਹਾਂ ਜਿਨ੍ਹਾਂ ਦੀ ਜਿਹੜੀ ਬਾਣੀ ਅਰਜਨ ਦੇ ਤੀਰਾਂ ਵਾਂਗ ਅਮੋਘ ਹੈ, ਸਫਲ ਹੈ, ਖਾਲੀ ਨਹੀਂ ਜਾਣ ਵਾਲੀ, ਇਸ ਤਰ੍ਹਾਂ ਮਾਰ ਕਰਦੀ ਹੈ, ਔਗਣਾਂ ਦੁਸ਼ਟਾਂ ਨੂੰ ਖਤਮ ਕਰਦੀ ਹੈ। ਦੁੱਖ ਰੋਗ ਬਿਨਸੇ ਪੈ ਪਰਮ ਸਾਧ ਨਾਮ, ਨਿਰਮਲ ਤਾਕੇ ਕਰਮ ਸਭ ਤੇ ਵੀ ਤਾਂ ਕੀ ਸੋਭਾ ਬਣੀ, ਨਾਨਕੇ ਗੁਣ ਨਾਮ ਸੁਖਨੀ। ਇਸ ਤਰ੍ਹਾਂ ਜਿਹੜੀ ਪਵਿੱਤਰ ਬਾਣੀ ਹੈ, ਇਹ ਕਹਿੰਦੇ ਦੁਸ਼ਟਾਂ ਨੂੰ ਮਾਰਦੀ ਪੈ ਭਰਮ ਘੁਲੇਖੇ ਖਤਮ ਕਰਦੀ ਹੈ। ਬੰਧਨ ਪਦ ਸਿਰ ਧਾਰ, ਐਸੇ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ 'ਤੇ ਮੈਂ ਆਪਣਾ ਕਵੀ ਸ਼ੀਸ ਰੱਖ ਕੇ ਨਮਸਕਾਰ ਕਰਦਾ ਹਾਂ। ਸ੍ਰੀ ਬਾਲਾ ਸੁੰਦਰ ਵਾਚ, ਦੋਹਰਾ ਮਿਲਿਓ ਜਾਏ ਕੈ ਨਾਨਕੀ। ਅਗਲਾ ਪ੍ਰਸੰਗ ਸ਼ੁਰੂ ਹੋ ਰਿਹਾ, ਕਾਲੂ ਜੀ ਜਾ ਕੇ ਆਪਣੀ ਸੁਪਤਰੀ ਨੂੰ ਉਹ ਮਿਲਿਆ ਜੁੜਿਆ ਹੈ। ਮਨ ਕਰ ਅਧਿਕ ਸਨੇਹ, ਆਪਣੇ ਮਨ ਦੇ ਵਿੱਚ ਬਹੁਤ ਹੀ ਮੋਹ ਪਿਆਰ ਕੀਤਾ ਹੈ। ਅਸਨ ਬਸਨ ਆਨਿਓ ਹੁਤੋ, ਕਾਲੂ ਜੀ ਨੇ ਜੋ ਆਪਣੀ ਸੁਪਤਰੀ ਵਾਸਤੇ ਕੋਈ ਮਠਿਆਈ ਵਗੈਰਾ ਲਿਆਂਦੀ ਹੈ ਸੀ, ਔਰ ਪਾਉਣ ਵਾਸਤੇ ਕੋਈ ਵਸਤਰ ਜੇ ਲਿਆਂਦੇ ਹੈ ਸੀ, ਦਇਓ ਬੈਸ ਕਰ ਗਰੇ, ਕਾਲੂ ਜੀ ਨੇ ਘਰ ਦੇ ਵਿੱਚ ਬੈਠ ਕੇ ਆਪਣੀ ਸੁਪਤੀ ਨੂੰ ਮਠਿਆਈ ਤੇ ਕੱਪੜੇ ਆਦਿਕ ਦੇ ਦਿੱਤੇ ਹਨ। ਸੋਰਠਾ ਆਇਓ ਬਹਰ ਜਰਾਮ, ਇਹਨੇ ਨੂੰ ਜਿਹੜਾ ਜੈ ਰਾਮ ਹੈ ਉਹ ਕਹਿੰਦੇ ਮੁੜੇ ਆਇਆ ਘਰ ਵੱਲ ਨੂੰ, ਸਾਦਰ ਤੇ ਬੰਦਨ ਕਰੀ। ਕਾਲੂ ਨੂੰ ਆਇਆ ਦੇਖ ਕੇ ਜੈ ਰਾਮ ਨੇ ਸੰਸਾਰ ਰੀਤੀ ਅਨੁਸਾਰ ਬਜ਼ੁਰਗ ਜਾਣ ਕੇ ਇਹਨੂੰ ਵੀ ਨਮਸਕਾਰ ਕੀਤੀ ਹੈ। ਮਿਲ ਬੈਸੇ ਸਭ ਧਾਮ, ਇਸ ਤਰ੍ਹਾਂ ਕਹਿੰਦੇ ਸਾਰੇ ਮਿਲ ਕੇ ਘਰ ਦੇ ਵਿੱਚ ਬੈਠ ਕੇ ਜੈ ਰਾਮ ਜੀ, ਬੀਬੀ ਨਾਨਕੀ, ਕਾਲੂ ਜੀ, ਹਿਰਦਾ ਅਮੋਦਹ ਸੰਗ ਭਰ, ਸਾਰਿਆਂ ਦੇ ਹਿਰਦਿਆਂ ਵਿੱਚ ਕਹਿੰਦੇ ਖੁਸ਼ੀਆਂ ਭਰੀਆਂ, ਜਿਹਦੇ ਵਿੱਚ ਖੁਸ਼ੀਆਂ ਨਾਲ ਭਰ ਕੇ ਬੈਠੇ ਤਿੰਨੇ ਹੀ। ਸ਼ਸ਼ ਬਦਨਾ ਛੰਦ, ਮਿਲ ਰਲ ਬੈਸਾ ਕੁਸ਼ਲ ਬੁਝੇਸਾ। ਸਵੇਰੇ ਜਿਹੜਾ ਕਾਲੂ ਹੈ ਆਪਣੀ ਪੁੱਤਰੀ ਤੇ ਜੈ ਰਾਮ ਨਾਲ ਰਲ ਮਿਲ ਕੇ ਬੈਠ ਗਿਆ, ਸਾਰੇ ਘਰ ਦੀ ਰਾਜੀ ਖੁਸ਼ੀ ਪੁੱਛਦਾ ਹੈ। ਬਚ ਤਬ ਕਾਲੂ ਕਹਿਤ ਉਤਾਲੂ, ਰਾਜੀ ਖੁਸ਼ੀ ਪੁੱਛ ਕੇ ਫਿਰ ਕਹਿੰਦੇ ਉਸ ਵੇਲੇ ਕਾਲੂ ਜੀ ਬੜੀ ਛੇਤੀਓਂ ਬਚਨ ਕਹਿਣ ਲੱਗਿਆ ਬੋਲਿਆ ਹੈ। ਸੁਤ ਮਮ ਆਇਓ ਨਹਿ ਸਮਝਾਇਓ, ਜੈ ਰਾਮ ਜੀ ਨੂੰ ਕਹਿੰਦੇ ਬੜੀ ਛੇਤੀ ਕਹਿਣ ਲੱਗਿਆ ਵੀ ਮੇਰਾ ਸਪੁੱਤਰ ਗੁਰੂ ਨਾਨਕ ਇੱਥੇ ਆਇਆ ਹੈ, ਮੋਦੀ ਖਾਨੇ ਦਾ ਕੰਮ ਉਹਨੇ ਸ਼ੁਰੂ ਕੀਤਾ ਹੈ, ਤੈਨੇ ਵੀ ਉਹਨੂੰ ਥੋੜਾ ਬਹੁਤਾ ਸਮਝਾਇਆ ਹੀ ਨਹੀਂ ਹੈ। ਕਰਤ ਕੁਕਾਰਾ ਸਦਨ ਉਜਾਰਾ, ਦੇਖ ਲੈ ਇੱਥੇ ਆ ਕੇ ਉਹ ਮਾੜਾ ਕੰਮ ਕਰੀ ਜਾਂਦਾ ਹੈ, ਘਰ ਉਜਾੜੀ ਜਾਂਦਾ, ਘਰ ਪੁੱਟੀ ਜਾਂਦਾ। ਗੁਰੂ ਨਾਨਕ ਸਾਹਿਬ ਸੁਧ ਨਹਿਲੀਨੋ ਕਿਆ ਤੁਮ ਕਿਆ ਕੀਨੋ, ਤੂੰ ਕੋਈ ਮਾੜੀ ਮੋਟੀ ਖਬਰ ਸਾਰੀ ਨਹੀਂ ਲਈਏ, ਤੂੰ ਵੀ ਕੀ ਕੀਤਾ ਹੈ ਜੈ ਰਾਮਾ। ਸੁਰਤ ਵਿਸਾਰਾ ਕਿਹ ਧਨ ਡਾਰਾ, ਉਹਦਾ ਖਿਆਲ ਹੀ ਭੁਲਾ ਦਿੱਤਾ, ਦੇਖੋ ਉਹਨੇ ਕਿੱਥੇ ਧਨ ਸਿੱਟ ਦਿੱਤਾ, ਤੂੰ ਪਤਾ ਹੀ ਨਹੀਂ ਕੀਤਾ ਹੈ। ਨਹਿਨ ਵਿਵਾਹ ਚਿਤ ਮਹਿ ਚਾਹਾ, ਮੇਰੇ ਚਿਤ ਵਿੱਚ ਆਹਨਾ ਸੀ, ਕਹਿੰਦੇ ਤੂੰ ਮੇਰੇ ਸਪੁੱਤਰ ਦਾ ਵਿਆਹ ਵੀ ਨਹੀਂ ਕੀਤਾ ਹੈ। ਧਨ ਨਹਿ ਖੋਵੈ ਅਸ ਬਿਦ ਹੋਵੈ, ਇਸ ਕਰਕੇ ਜੈ ਰਾਮਾ ਮੈਂ ਤੈਨੂੰ ਇਹ ਕਹਿੰਦਾ ਹਾਂ ਕਿ ਜਿਹੜਾ ਮੇਰਾ ਪੁੱਤਰ ਹੈ ਇੱਥੇ ਆ ਕੇ ਧਨ ਨਾ ਗਵਾਵੇ, ਇਸ ਤਰ੍ਹਾਂ ਦੀ ਵਿਧੀ ਹੋਣੀ, ਇਸ ਤਰ੍ਹਾਂ ਦਾ ਤਰੀਕਾ ਹੋਣਾ ਚਾਹੀਦਾ ਵੀ ਉਹ ਧਨ ਨਾ ਇੱਥੇ ਐਵੇਂ ਗਵਾਵੇ। ਘਰ ਰਖਵਾਰੀ ਨਿਤ ਸੁਧਕਾਰੀ, ਵੀ ਹਮੇਸ਼ਾ ਖਬਰਸਾਰ ਰੱਖ ਕਰਕੇ ਉਹਨਾਂ ਦੇ ਧਨ ਦੀ ਰਖਵਾਲੀ ਕਰਿਆ ਕਰ, ਧਨ ਸੰਭਾਲ ਕੇ ਰੱਖਿਆ ਕਰ। ਬਹੁ ਧਨ ਆਵੈ ਕਿਹ ਬਿਧ ਜਾਵੈ, ਸਵੇ ਜੈ ਰਾਮਾ ਉਹਨਾਂ ਦੇ ਕੋਲ ਬੜਾ ਧਨ ਆਉਂਦਾ ਹੈ, ਕਿਸ ਤਰ੍ਹਾਂ ਉਹ ਕਹਿੰਦੇ ਆ ਕਿੱਧਰ ਨੂੰ ਜਾਂਦਾ ਹੈ। ਭੁਜੰਗ ਛੰਦ ਕਹਿ ਨਾਨਕੀ ਬੈਨ ਤਾਤੰ ਸੁਨੀਜੈ, ਜੈ ਰਾਮ ਜੀ ਤਾਂ ਕੁਝ ਨਹੀਂ ਬੋਲੇ ਹਨ। ਉਸ ਵੇਲੇ ਪਿਤਾ ਕਾਲੂ ਜੀ ਦੀ ਜੇ ਸਪੁੱਤਰੀ ਉਹ ਬੋਲ ਪਈ ਹੈ ਕਿ ਪਿਤਾ ਕਾਲੂ ਜੀ ਸੁਣ ਲਈਏ। ਲੱਗਿਓ ਕਾਰ ਭਰਾਤਾ ਭਲੇ ਹੀ ਜਨੀਜੈ, ਪਿਤਾ ਜੀ ਤੂੰ ਚੰਗੀ ਤਰ੍ਹਾਂ ਜਾਣ ਲਾ ਮੇਰਾ ਜਿਹੜਾ ਭਰਾ ਹੈ ਮੋਦੀ ਖਾਨੇ ਤੇ ਕੰਮ ਤੇ ਲੱਗ ਗਿਆ ਹੈ। ਹੋਵੇ ਹੈ ਕਿਤੇ ਥਾਂ ਵੈਸੇ ਸਗਾਈ, ਕਹਿੰਦੇ ਇਸ ਤਰ੍ਹਾਂ ਕਹਿੰਦੇ ਕਿਸੇ ਥਾਂ ਜਿਵੇਂ ਉਹ ਕੰਮ ਲੱਗੇ ਵੈਸੇ ਉਸੇ ਤਰ੍ਹਾਂ ਹੀ ਉਹਨਾਂ ਦੇ ਸਗਾਈ ਹੋ ਜਾਊ, ਰਿਸ਼ਤਾ ਹੋ ਜਾਊ, ਮੰਗਣਾ ਵਗੈਰਾ ਹੋ ਜਾਏਗਾ। ਉਦਾਸੀਨ ਜਾਂ ਕੋ ਲਖੀਜੈ ਸੁਭਾਈ, ਬਾਕੀ ਪਿਤਾ ਜੀ ਮੇਰੇ ਭਰਾ ਦਾ ਜਿਹੜਾ ਸੁਭਾਅ ਹੈ ਸੰਸਾਰ ਵੱਲੋਂ ਉਹ ਆਰਾਮ ਲਈ ਜਾਣਿਆ ਜਾਂਦਾ, ਸੰਸਾਰ ਦੇ ਲਈ ਉਹ ਬਹੁਤਾ ਧਿਆਨ ਨਹੀਂ ਦਿੰਦੇ, ਜਿਸ ਕੀ ਅਸੀਂ ਬਹੁਤਾ ਦਿੰਦੇ ਹਾਂ। ਇਹਾ ਆਨ ਤੇਰੋ ਕਛੂ ਨਾਹ ਖੋਈ, ਬਾਕੀ ਪਿਤਾ ਜੀ ਇੱਥੇ ਆ ਕੇ ਮੇਰੇ ਭਰਾ ਨੇ ਤੇਰਾ ਤਾਂ ਨਹੀਂ ਕੁਝ ਗਵਾਇਆ ਹੈ। ਸਵਾਰੈ ਵਿਗਾਰੈ ਨਿਜ ਜੰਕਾਰ ਸੋਈ, ਆਪਣਾ ਕੰਮ ਹੈ ਭਾਵੇਂ ਕਦੇ ਵਿਗਾੜੇ ਭਾਵੇਂ ਸਵਾਰੇ, ਤੈਨੂੰ ਕੀ ਫਿਕਰ ਹੈ। ਭਨੇ ਬੈਨ ਜੈ ਰਾਮ ਤਾਂ ਸੋ ਸੁਣਾਈ, ਉਸ ਵੇਲੇ ਜੈ ਰਾਮ ਜੀ ਨੇ ਕਹਿੰਦੇ ਉਸਨੂੰ ਬਚਨ ਸੁਣਾਏ ਹਨ, ਸੁਣਾ ਕੇ ਬਚਨ ਕਹੇ ਹੋਏ। ਭਇਓ ਹੈ ਅਵੈ ਸੋਧ ਜਾਂ ਕੀ ਸਗਾਈ, ਕਾਲੂ ਜੀ ਹੁਣ ਕਹਿੰਦੇ ਇਸ ਤਰ੍ਹਾਂ ਦੀ ਖਬਰ ਆਈ ਹੈ ਵੀ ਉਹਦੀ ਬਸ ਸਗਾਈ ਹੋਈ ਜਾਣੀ ਹੈ। ਦੋਹਰਾ ਹਰਖਿਓ ਕਾਲੂ ਕਹਿਤ ਪੁਨ, ਸੁਣ ਕੇ ਤਾਂ ਕਾਲੂ ਜੀ ਬਹੁਤ ਖੁਸ਼ ਹੋ ਗਏ, ਕਹਿਣ ਲੱਗੇ ਜੈ ਰਾਮ ਨੂੰ ਹੋਏ ਭਲੀ ਜਹ ਠਾਰ, ਜਿੱਥੇ ਚੰਗੀ ਤਕੜੀ ਸੋਹਣੀ ਜਗ੍ਹਾ ਹੋਵੇ, ਦੇਖ ਜੈ ਰਾਮ ਕਰੀ ਜੀਏ, ਉੱਥੇ ਦੇਖ ਕੇ ਜੈ ਰਾਮਾ ਇਹਨਾਂ ਦਾ ਤੂੰ ਰਿਸ਼ਤਾ ਕਰਨਾ ਕਰਾਉਣਾ। ਖੱਤਰੀ ਹੋਏ ਧਨ ਗੌਰ, ਖਾਸ ਕਰਕੇ ਖੱਤਰੀ ਹੋਵੇ ਤੇ ਧਨ ਬਹੁਤੇ ਵਾਲਾ ਹੋਵੇ, ਬਹੁਤੀ ਮਾਇਆ ਵਾਲਾ ਹੋਵੇ। ਕਬਿਤ ਭਾਖਤ ਜੈ ਰਾਮ ਚੋਣਾ ਗੋਤ ਮੂਲਾ ਨਾਮ ਤੇ, ਕਾਲੂ ਜੀ ਤਾਂ ਸੁਣ ਕੇ ਜੈ ਰਾਮ ਕਹਿਣ ਲੱਗਿਆ ਵੀ ਮੂਲਾ ਉਹਦਾ ਨਾਮ ਹੈ ਤੇ ਉਹ ਮੂਲੇ ਦਾ ਚੋਣਾ ਗੋਤ ਹੈ। ਤਨ ਜਾ ਹੈ ਧਾਮ ਸੋ ਰੰਧਾਵੇ ਪਟ ਵਾਰੀਆ। ਇਸ ਤਰ੍ਹਾਂ ਪੁੱਤਰੀ ਉਹਦੇ ਇੱਕੋ ਇੱਕ ਘਰ ਦੇ ਵਿੱਚ ਹੈ, ਹੋਰ ਕੋਈ ਬੱਚਾ ਨਹੀਂ ਹੈ। ਰੰਧਾਵੇ ਗੋਤ ਦੇ ਜਿਹੜੇ ਜ਼ਿਮੀਂਦਾਰ ਰੰਧਾਵੇ ਕੇ ਪਿੰਡ ਦਾ ਉੱਟ ਪਟਵਾਰੀ ਲੱਗਾ ਹੋਇਆ ਹੈ। ਭਲੋ ਹੈ ਠਿਕਾਨੋ ਚਾਹੇ ਕੀਨ ਮੈਂ ਖੁਜਾਨੋ। ਕਹਿੰਦੇ ਚੰਗਾ ਵਧੀਆ ਟਿਕਾਣਾ ਹੈ, ਤੇ ਇਸ ਤਰ੍ਹਾਂ ਮੈਂ ਕਹਿੰਦੇ ਚਾਹਨਾ ਕਰਕੇ ਚੰਗੀ ਤਰ੍ਹਾਂ ਕਹਿੰਦੇ ਖੋਜਿਆ ਹੈ, ਤੂੰ ਜਾਣ ਲੈਣਾ ਕਰ। ਜਨ ਹੋਏ ਸੰਬੰਧ ਸੁਖ ਸਾਨੂੰ ਸੋ ਨਿਹਾਰੀਆ। ਤੂੰ ਜਾਣ ਲਾ ਉੱਥੇ ਸੰਬੰਧ ਹੋ ਜਾਣਾ ਹੈ ਇਹਨਾਂ ਦਾ, ਤੇ ਬੜਾ ਸੁਖ ਦੇਣ ਵਾਲਾ ਸ੍ਰਿਸ਼ਤਾ ਜੁੜੇਗਾ, ਵੇਖ ਲਾ ਤੂੰ। ਮੋਰ ਤੋਰ ਏਕ ਲਾਜ ਜਾਨੋ ਜੈਸੇ ਕਰੋ ਕਾਜ। ਕਾਲੂ ਬੋਲਿਆ ਕਹਿੰਦੇ ਵੀ ਜੈ ਰਾਮਾ, ਮੇਰੀ ਤੇਰੀ ਇੱਕੋ ਲੱਜਿਆ ਹੈ, ਜਿਹੋ ਜੀ ਤੇਰੀ ਇੱਜ਼ਤ ਬਰੋ ਉਹੀ ਜੀ ਮੇਰੀ ਇੱਜ਼ਤ ਰੋ ਹੈ, ਜੇ ਬਦਨਾਮੀ ਹੋਈ ਮੇਰੀ ਹੋਈ ਤੇਰੀ ਵੀ ਹੋਏਗੀ, ਇਸ ਕਰਕੇ ਮੇਰੀ ਤੇਰੀ ਇੱਕੋ ਜਿਹੀ ਉੱਪਰ ਇੱਜ਼ਤ ਅਵਰੋਹ ਹੈ, ਜਿਸ ਤਰ੍ਹਾਂ ਵੀ ਤੂੰ ਜਾਣੇ। ਕਹਿੰਦੇ ਉਸੇ ਤਰ੍ਹਾਂ ਇੱਜ਼ਤ ਅਵਰੋਹ ਵਾਲਾ ਕੰਮ ਕਰਨਾ ਤੈਨੇ। ਆਪ ਤੂੰ ਸਿਆਨ ਬੈਨ ਕਾਲੂ ਯਾ ਉਚਾਰੀਆ। ਜਿਹਨੇ ਉਚਾਰਿਆ ਵੀ ਜੈ ਰਾਮਾ ਤੂੰ ਆਪ ਬਹੁਤ ਸਿਆਣਾ ਹੈਗਾ ਹੈ। ਜੈਸੇ ਸੁਖਤ ਨਿਆਕ ਸੀਤਲ ਸੋ ਨੈਣ ਮੇਰੇ। ਇਸ ਤਰ੍ਹਾਂ ਤੇਰੇ ਘਰੇ ਆਉਣ ਕਰਕੇ ਮੇਰੀ ਜਿਹੜੀ ਲੜਕੀ ਨਾਨਕੀ ਉਹਨੂੰ ਕਹਿੰਦੇ ਸੁਖ ਹੈ, ਉਹਨੂੰ ਦੇਖ ਕੇ ਮੇਰੇ ਨੇਤਰ ਠੰਡੇ ਹੋ ਰਹੇ ਹਨ। ਤੈਸੇ ਪੇਖੋ ਨਾਨਕ ਕੋ ਲਾਲਸਾ ਹਮਾਰੀਆ। ਇਸ ਤਰ੍ਹਾਂ ਮੇਰੀ ਇਹ ਚਾਹਨਾ ਹੈ ਵੀ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਵੀ ਇਹੋ ਜਿਹੀ ਪਤਨੀ ਆਏ ਜਿਹਨੂੰ ਦੇਖ ਦੇਖ ਕੇ ਅਸੀਂ ਦੋਵੇਂ ਜੀ ਉਹ ਆਪਣਾ ਨੇਤਰਾਂ ਨਾਲ ਠੰਡੇ ਹੋਈਏ, ਦਿਲ ਠੰਡਾ ਹੋਵੇ, ਖੁਸ਼ੀ ਹੋਵੇ। ਤੁਮ ਕਾਲੂ ਮਮ ਪਿਤਾ ਸਮ। ਜੈ ਰਾਮ ਜੀ ਸੁਣ ਕੇ ਬੋਲੇ ਹੈ ਵੀ ਕਾਲੂ ਤੂੰ ਮੇਰੇ ਪਿਤਾ ਦੇ ਬਰਾਬਰ ਹੀ ਹੈ। ਰਹੋ ਇਹਾਂ ਕਰ ਧਾਮ। ਮੇਰੀ ਤਾਂ ਇਹੀ ਇੱਛਾ ਹੈ ਵੀ ਰਾਏ ਭੋਏ ਦੀ ਤਲਵੰਡੀ ਛੱਡ ਕੇ ਇੱਥੇ ਤੂੰ ਆਪਣਾ ਮੁਖਰਾ ਮਕਾਨ ਜਿਹਾ ਬਣਾ ਲਾ, ਇੱਥੇ ਸੁਲਤਾਨਪੁਰ ਵਿੱਚ ਹੀ ਆ ਕੇ ਰਹਿ ਪਾ। ਨਾਨਕ ਜਨਨੀ ਆਨ ਹੋ। ਇਸ ਤਰ੍ਹਾਂ ਇੱਥੇ ਮਕਾਨ ਬਣਾ ਲਓ, ਫਿਰ ਜਿਹੜੀ ਗੁਰੂ ਨਾਨਕ ਦੀ ਮਾਤਾ ਉਹਨਾਂ ਨੂੰ ਵੀ ਇੱਥੇ ਲੈ ਗਏ ਆਪਾਂ। ਭਾਖੇ ਬੈਨ ਜਰਾਮ। ਇਸ ਤਰ੍ਹਾਂ ਦੇ ਜੈ ਰਾਮ ਨੇ ਕਾਲੂ ਜੀ ਨੇ ਬਚਨ ਕਿਹਾ ਵੀ ਇੱਥੇ ਮਕਾਨ ਬਣਾ ਲਾ, ਇੱਥੇ ਹੀ ਗੁਰੂ ਨਾਨਕ ਸਾਹਿਬ ਦੇ ਮਾਤਾ ਨੂੰ ਲੈ ਆ। ਕਬਿਤ ਕਾਲੂ ਭਨੇ ਬੈਨ ਬਹੁ ਕਾਲ ਕੋ ਹੈ ਐਨ ਮੇਰੋ। ਉਸ ਵੇਲੇ ਜੈ ਰਾਮ ਤੋਂ ਸੁਣ ਕੇ ਕਾਲੂ ਜੀ ਨੇ ਬਚਨ ਕਹੇ ਹੈ ਵੀ ਆਏ ਭੋਏ ਦੀ ਤਲਵੰਡੀ ਵਿੱਚ ਬਹੁਤ ਸਮੇਂ ਤੋਂ ਮੇਰਾ ਘਰ ਬਣਿਆ ਹੋਇਆ ਹੈ, ਕੋ ਦੁੱਖ ਹੈ ਨਾ ਸੁਖ ਚੈਨ ਸੋ ਬਸਤ ਹਾਂ। ਉੱਥੇ ਦੁੱਖ ਦੁੱਖ ਨਹੀਂ ਹੈ, ਸੁਖ ਸ਼ਾਂਤੀ ਨਾਲ ਮੈਂ ਬਸਦਾ ਰਸਦਾ ਹਾਂ। ਕਾਰ ਪਟਵਾਰੀ ਤਾਂ ਦੀਨੀ ਰਾਏ ਸਾਰੀ। ਉੱਥੋਂ ਦੀ ਕਹਿੰਦੇ ਜਿਹੜੀ ਪਟਵਾਰੀ ਦੀ ਕਾਰ ਹੈ ਰਾਏ ਬੁਲਾਰ ਨੇ ਮੈਨੂੰ ਸਾਰੀ ਦਿੱਤੀ ਹੈ, ਮੈਨੂੰ ਸੰਭਾਲੀ ਹੋਈ ਹੈ। ਮਮ ਲੋਕ ਅਨੁਸਾਰੀ ਪੁੰਨ ਕੈਸੇ ਨਾ ਤਜਤ ਹਾਂ। ਨੇ ਲੋਕ ਮੇਰੇ ਅਨੁਸਾਰ ਹਨ ਤੇ ਮੈਂ ਵੀ ਉਹ ਕਾਰ ਪਟਵਾਰੀ ਦੀ ਛੱਡਣਾ ਨਹੀਂ ਚਾਹੁੰਦਾ ਹਾਂ, ਉੱਥੋਂ ਦੇ ਜਿਹੜੇ ਲੋਕ ਰਾਏ ਬੁਲਾਰ ਸਮੇਤ ਮੈਨੂੰ ਵੀ ਛੱਡਣਾ ਨਹੀਂ ਚਾਹੁੰਦੇ ਹਨ। ਹੋਏ ਜੇ ਸਗਾਈ ਲੈ ਹੁਸਾਪਦ ਬੁਲਾਈ ਮੋਹੇ। ਜੈ ਰਾਮਾ ਜਦੋਂ ਮੇਰੇ ਪੁੱਤਰ ਦੀ ਸਗਾਈ ਹੋਵੇ, ਸਗਨ ਪੈਣਾ ਹੋਵੇ, ਮੰਗਣਾ ਹੋਵੇ, ਉਦੋਂ ਮੈਨੂੰ ਛੇਤੀ ਦੇ ਕੇ ਤੂੰ ਬੁਲਾ ਲੈਣਾ ਇੱਥੇ। ਤੀਜੇ ਨਾ ਬਿਲੰਬ ਤੋਂ ਹੈ ਔਰ ਹਾਂ ਕਹਿਤ ਹਾਂ। ਉਦੋਂ ਨੇ ਦੇਰੀ ਕਰਨੀ, ਇਹ ਕਹਿੰਦੇ ਤੈਨੂੰ ਮੈਂ ਗੱਲ ਹੋਰ ਵੀ ਕਹਿਣਾ। ਰੱਖ ਰਖਵਾਰੀ ਸੁੱਤ ਕਰੇ ਨਾ ਖੁਆਰੀ ਧਨ। ਪੁੱਤਰ ਦੀ ਮੇਰੀ ਤੂੰ ਰਖਵਾਲੀ ਰੱਖਿਆ ਕਰੇ, ਮੈਂ ਧਨ ਦੀ ਖੁਆਰੀ ਨਾ ਕਰੇ, ਧਨ ਨਾ ਖਰਾਬ ਕਰੇ। ਤੀਜੇ ਮਤ ਆਪ ਤਾਂ ਕੀ ਚਿੰਤਾ ਮੈਂ ਰਹਿਤ ਹਾਂ। ਮੈਂ ਤਾਂ ਪੁੱਤਰ ਦੀ ਚਿੰਤਾ ਵਿੱਚ ਰਹਿਣਾ, ਇਹ ਵੀ ਜੈ ਰਾਮਾ ਤੂੰ ਉਹਨੂੰ ਮਾੜੀ ਮਤੀ ਕਮਾਈ ਸੰਭਾਲ ਕੇ ਰੱਖਣ ਦੀ ਅਕਲ ਮਤ ਸਿੱਖਿਆ ਦਿਆ ਕਰ। ਨਾਨਕੀ ਭਨਤ ਸੁਣ ਬੈਨ ਮੈਂ ਜਨਕ ਤੋਂ। ਜੈ ਰਾਮ ਜੀ ਤਾਂ ਸੁਣ ਕੇ ਫਿਰ ਵੀ ਚੁੱਪ ਹੋਏ ਹਨ, ਨਾਨਕੀ ਜੀ ਉਸ ਵੇਲੇ ਆਪਣੇ ਪਿਤਾ ਦੇ ਬਚਨ ਸੁਣ ਕੇ ਕਹਿਣ ਲੱਗੇ ਹਨ, ਸੁਣ ਲਾ ਭਾਖਤ ਸਦੀਵ ਧਨ। ਭਾਖਤ ਸਦੀਵ ਧਨ ਭਾਖਤ ਕਹਿ ਤੁਮ ਭਾਖਤ ਸਦੀਵ ਧਨ ਖੋਤ ਨਿਤ ਮੋਰੀਆ। ਪਿਤਾ ਤੂੰ ਹਮੇਸ਼ਾ ਇਹ ਕਹੀ ਜਾਂਦਾ ਵੀ ਸਾਡਾ ਜਿਹੜਾ ਧਨ ਹੈ ਉਹ ਮੇਰਾ ਗੁਆਈ ਜਾਂਦੇ। ਆਪਣੀ ਕਰਤ ਕ੍ਰਿਤ ਖੋਏ ਕਦੋਂ ਰੱਖ ਬਿਤ। ਮੇਰਾ ਭਰਾ ਕਹਿੰਦੇ ਆਪਣੀ ਕਿਰਤ ਕਰਦਾ ਹੈ, ਆਪਣੀ ਕਿਰਤ ਦਾ ਧਨ ਕਮਾਇਆ, ਭਾਵੇਂ ਗੁਆ ਲਵੇ ਭਾਵੇਂ ਆਪਣੇ ਕੋਲ ਰੱਖੇ ਸੰਭਾਲ ਕੇ। ਰਹੀਏ ਨਚਿੰਤ ਚਿੰਤ ਲੇਤ ਨਹਿ ਤੋਰੀਆ। ਪਿਤਾ ਤੂੰ ਬੇਫਿਕਰ ਹੋ ਕੇ ਰਹੀਏ, ਤੇਰੀ ਕਮਾਈ ਦਾ ਧਨ ਥੋੜੋ ਲੈਂਦਾ ਮੇਰਾ ਭਰਾ। ਭੁੱਖੇ ਕੋ ਆਸਨ ਪੁੰਨ ਬਸਨ ਨਗਨ ਦਾਨੀ। ਗਰੀਬ ਕੋਈ ਭੁੱਖਾ ਆ ਜਾਂਦਾ ਉਹਨੂੰ ਭੋਜਨ ਦੇ ਦਿੰਦਾ ਰਸ ਪਾਣੀ, ਜੇ ਕੋਈ ਨੰਗਾ ਦੇਖਦਾ ਉਹਨੂੰ ਕੱਪੜੇ ਦੇ ਦਿੰਦਾ, ਉਹ ਦਾਨੀ ਆ ਉਹ। ਪੁੰਨਵਾਨ ਰੂਪ ਕਰੈ ਜਾਰੀ ਨਹਿ ਚੋਰੀਆ। ਪੁੰਨਵਾਲਾ ਵਾਲਾ ਉਹ ਕੰਮ ਕਰਦਾ, ਪੁੰਨਵਾਨ ਸਰੂਪ ਉਹਨਾਂ ਦਾ ਸਰੀਰ ਆਕਾਰ ਹੈ, ਕੋਈ ਚੋਰੀ ਜਾਰੀ ਥੋੜੋ ਕਰਦਾ ਹੈ। ਕਰੈ ਜੈ ਕੁਕਰਮ ਨਿਵਾਰਨ ਧਰਮ ਤਾਂ ਕੋ। ਜੇ ਤਾਂ ਮੇਰਾ ਭਰਾ ਕੋਈ ਖੋਟਾ ਕੰਮ ਕਰੇ ਫਿਰ ਤਾਂ ਉਹਨੂੰ ਇਸ ਪਾਸੇ ਤੋਂ ਦੂਰ ਰੱਖਣਾ ਵੀ ਇਹ ਤੁਹਾਨੂੰ ਕਰਿਆ ਕਰ, ਸਾਡਾ ਧਰਮ ਹੈ। ਲੱਗਾ ਜੈ ਸੁਕਰਮ ਅਧਰਮ ਤਾਂ ਹੈ ਹੋਰੀਆ। ਇਹ ਭਲਾ ਕੋਈ ਚੰਗੇ ਸ੍ਰੇਸ਼ਟ ਕਰਮ ਵਿੱਚ ਲੱਗਾ ਹੋਏ, ਚੰਗੇ ਪਾਸੇ ਲੱਗਾ ਹੋਇਆ ਦਾਨ ਪੁੰਨ ਕਰਨ, ਉਹਨੂੰ ਜਿਹੜਾ ਦੂਰ ਕਰਨਾ ਹੈ ਇਸ ਪਾਸੇ ਤੋਂ ਰੋਕਣਾ, ਬੜਾ ਵੱਡਾ ਧਰਮ ਹੁੰਦਾ, ਪਾਪ ਹੁੰਦਾ ਹੈ। ਦੋ ਦੁੱਖ ਛੰਦ ਜਨ ਹਤਾਤ ਇਹ ਗਤ ਭਰਾਤ ਹੈ। ਹੇ ਪਿਤਾ ਜੀ, ਇਸ ਤਰ੍ਹਾਂ ਮੇਰੇ ਭਰਾ ਦੀ ਹਾਲਤ ਨੂੰ ਤੂੰ ਜਾਣ ਲੈ। ਦੇਤ ਫਕੀਰ ਖਵਾਤ ਜਹਾਂ ਤਹਿ। ਉਹਨਾਂ ਦਾ ਸੁਭਾਅ ਐਸਾ ਹੈ ਜਿੱਥੇ ਕੋਈ ਫਕੀਰ ਦੇਖਦੇ ਸਾਧੂ ਸੇ ਦਿੰਦੇ ਹੈ, ਉਹਨਾਂ ਨੂੰ ਉਹ ਕਹਿੰਦੇ ਖਵਾ ਪਿਆ ਦਿੰਦੇ ਹਨ। ਲੋਭ ਨਹੀਂ ਤਿਹ ਕੇ ਉਰ ਅੰਤਰ। ਮੇਰੇ ਭਰਾ ਗੁਰੂ ਨਾਨਕ ਸਾਹਿਬ ਦੇ ਹਿਰਦੇ ਅੰਦਰ ਕੋਈ ਧਨ ਜੋੜਨ ਦਾ ਤਾਂ ਲੋਭ ਹੈ ਨੀ ਤੇਰੇ ਵਾਂਗ। ਦਾਨ ਵਿਖੈ ਮਤ ਜਾਨ ਨਿਰੰਤਰ। ਤਾਂ ਸਰਸਮਰੀ ਉਦੋਂ ਤੋਂ ਲੈ ਕੇ ਉਹਨਾਂ ਦੀ ਦਾਨ ਦੇਣ ਵਿੱਚ ਹੀ ਜਿਹੜੀ ਅਕਲ ਵਧਾਇਕ ਰਸ ਲੱਗੀ ਹੈ, ਵੇਸ਼ਾ ਦਾਨ ਪੁੰਨ ਲਈ ਉਹ ਸੋਚਦੇ ਵਿਚਾਰਦੇ ਹਾਂ। ਦੌਲਤ ਖਾਨ ਰਿਪਤੇ ਡਰ ਆਵੇ ਹੈ। ਹਾਂ, ਬਾਕੀ ਵੀ ਜਿਹੜਾ ਦੌਲਤ ਖਾਂ ਹੈ ਉਹ ਤੋਂ ਜ਼ਰੂਰ ਡਰ ਆਉਂਦਾ ਹੈ। ਲੇਖ ਹੈ ਮੈਂ ਧਨ ਨਾ ਘੱਟ ਜਾਵੇ ਹੈ। ਕਈ ਲੋਕ ਕਹਿੰਦੇ ਆ ਵੀ ਜੇ ਹੱਸੇ ਸਦਾ ਵਕਤਾਵ ਕੀਤਾ ਤੇ ਧਨ ਨਾ ਕਿਤੇ ਘੱਟ ਜਾਏ। ਬੀਬੀ ਨਾਨਕੀ ਜੀ ਦਾ ਪੂਰਾ ਨੇਚਾ ਸੀ, ਕੋਈ ਡਾਵਾਂ ਡੋਲ ਨਹੀਂ ਸੀ, ਜੈ ਰਾਮ ਜ਼ਰੂਰ ਡੋਲ ਜਾਂਦਾ ਸੀ। ਇਸ ਕਰਕੇ ਉਹ ਜੈ ਰਾਮ ਨੂੰ ਕਿਸੇ ਨੇ ਕਿਹਾ ਸੀ, ਉਸ ਕਰਕੇ ਕਹਿੰਦੇ ਵੀ ਉਹ ਦੌਲਤ ਖਾਂ ਤੋਂ ਇਹਨੂੰ ਜ਼ਰੂਰ ਡਰ ਆਉਂਦਾ ਵੀ ਹਿਸਾਬ ਕੀਤੀਆਂ ਕਿਤੇ ਧਨ ਨਾ ਕੱਟ ਜਾਵੇ। ਚਾਚਕ ਭੀਰ ਵੱਡੀ ਨਿਤ ਹੋਵੇ ਹੈ। ਉਹਨਾਂ ਦੇ ਮੋਦੀ ਖਾਨੇ ਦੇ ਅੱਗੇ ਗਰੀਬਾਂ ਮੰਗਤਿਆਂ ਦੀ ਬੜੀ ਹਮੇਸ਼ਾ ਭੀੜ ਹੋਈ ਰਹਿੰਦੀ ਹੈ। ਭਾਖ ਹੈ ਲੋਕ ਸਭ ਇਹ ਖੋਵੇ ਹੈ। ਜੈ ਰਾਮ ਨੂੰ ਵੀ ਤੇ ਮੈਨੂੰ ਵੀ ਆ ਕੇ ਸਾਰੇ ਲੋਕ ਕਹਿੰਦੇ ਵੀ ਇਹ ਤੁਹਾਡਾ ਸਾਰਾ ਧਨ ਗੁਆਈ ਜਾਂਦੇ, ਐਵੇਂ ਚੁਕਾਈ ਜਾਂਦੇ ਗਰੀਬਾਂ ਨੂੰ ਇਹ। ਸੱਚ ਬਦਨਾ ਛੰਦ ਜਬ ਕਰ ਲੇਖਾ ਵਧਤ ਵਿਸੇਖਾ। ਪਿਤਾ ਜੀ, ਜਦੋਂ ਵੀ ਕਹਿੰਦੇ ਹਿਸਾਬ ਕਰੀਏ ਫਿਰ ਵਿਸ਼ੇਸ਼ ਕਰਕੇ ਇਹਨਾਂ ਦਾ ਵਾਧਾ ਹੋ ਜਾਂਦਾ। ਨਹਿ ਘੱਟ ਜਾਈ ਭਲ ਪਤ ਆਈ। ਦੇਵੀ ਪਿਤਾ ਕਹਿੰਦੇ ਕੋਈ ਲੇਖੇ ਵਿੱਚ ਘਾਟ ਨਹੀਂ ਆਈ ਹੈ, ਚੰਗੀ ਜਦੋਂ ਰੋਈ ਬਣ ਆਈ ਹੈ। ਇਹ ਕਰਤਾਰਾ ਧਰ ਅਵਤਾਰਾ। ਇਸ ਕਰਕੇ ਮੇਰਾ ਫਿਰ ਭਰਾ ਇਹ ਤਾਂ ਕਰਤਾਰ ਦਾ ਅਵਤਾਰ ਹੈ, ਉਹਨੇ ਅਵਤਾਰ ਧਾਰਨ ਕਰ ਲਿਆ ਪਰਮੇਸ਼ਰ ਨੇ। ਭਵ ਭਵ ਮਾਹੀ ਨਰ ਤਨ ਨਾਹੀ। ਇਸ ਸੰਸਾਰ ਦੇ ਵਿੱਚ ਇਹਨਾਂ ਦਾ ਕਹਿੰਦੇ ਜਿਹੜਾ ਅਵਤਾਰ ਹੋਇਆ ਇਹ ਮਨੁੱਖ ਦਾ ਸਰੀਰ ਨਹੀਂ, ਇਹ ਤਾਂ ਪਰਮੇਸ਼ਰ ਆਇਆ ਹੋਇਆ ਹੈ। ਇਹ ਸੁਣ ਕਾਲੂ ਕਹਿ ਸੁਖ ਭਾਲੂ। ਇਸ ਤਰ੍ਹਾਂ ਸਪੁੱਤਰੀ ਤਾਂ ਸੁਣ ਕੇ ਕਾਲੂ ਜੀ ਨੇ ਕਿਹਾ ਵੀ ਚੰਗਾ ਸੁਖ ਹੈ, ਭਲਾ ਹੈ ਸੁਖ। ਆਪ ਕਰ ਲੇਖਾ ਵਧਤ ਜੇ ਦੇਖਾ। ਇਹ ਸਪੁੱਤਰੀ, ਹੁਣ ਜੇ ਤੁਸੀਂ ਜਦੋਂ ਲੇਖਾ ਹਿਸਾਬ ਕਰੋਗੇ, ਜੇ ਕੋਈ ਇਹਨਾਂ ਦਾ ਵਧਦਾ ਵਿਸੇਖਾ ਵਿਸ਼ੇਸ਼ ਕਰਕੇ ਲੇਖੇ ਤੋਂ ਵਾਧਾ ਦੇਖੋ, ਕੋਈ ਨਫ਼ਾ ਹੁੰਦਾ ਦੇਖੋ। ਮਮ ਕਹਿ ਮਾਨੋ ਮਨ ਪਹਿਚਾਨੋ। ਜੈ ਰਾਮ ਜੀ, ਮੇਰਾ ਕਿਹਾ ਤੁਸੀਂ ਮੰਨ ਲਓ ਤੇ ਮਨ ਵਿੱਚ ਛਾਣ ਲਓ ਵੀ ਜੇ ਇਹਨਾਂ ਨੂੰ ਕੋਈ ਵਾਧਾ ਹੋਵੇ, ਇਹਨਾਂ ਨੂੰ ਨਫ਼ਾ ਨਿਕਲੇ। ਕਰੋ ਉਪਾਈ ਦਰਬ ਖਿਸਾਈ। ਕਹਿੰਦੇ ਦੋਵੇਂ ਜੀਆਂ ਨੇ ਐਸਾ ਉਪਰਾਲਾ ਹੀਲਾ ਕਹਿਣਾ, ਜਿਹੜਾ ਵਾਧੇ ਦਾ ਧਨ ਹੈ ਕਿਸੇ ਨਾ ਕਿਸੇ ਪਾਸੇ ਕਰਕੇ ਖਿਸਕਾ ਲੈਣਾ, ਆਪਣੇ ਕੋਲ ਲੈ ਲੈਣਾ। ਕੱਖ ਲੱਖ ਜਾ ਕੇ ਇਹ ਇੱਕ ਸਮ ਤਾਂ ਕੇ ਜਿਹੜਾ ਗੁਰੂ ਨਾਨਕ ਸਾਹਿਬ ਮੇਰਾ ਸਪੁੱਤਰ ਹੈ, ਕਹਿੰਦੇ ਕੱਖ ਹੋਇਆ ਕੱਖਾਂ ਦੀ ਪਿੰਡ ਹੋਈ ਜਾਂ ਲੱਖਾਂ ਰੁਪਈਆਂ ਦੀ ਪਿੰਡ ਹੋਈ, ਇਹਨੂੰ ਤਾਂ ਇੱਕ ਸਮਾਨ ਹੀ ਹੈ, ਕੱਖਾਂ ਦੀ ਪੰਡ ਨੂੰ ਵੀ ਲੱਖਾਂ ਰੁਪਈਆਂ ਦੀ ਪੰਡ ਨੂੰ ਇੱਕ ਸਮਾਨ ਹੀ ਜਾਣਦਾ ਹੈ। ਅਸ ਬਿਦ ਕੀ ਜੈ ਧਨ ਜਿਵ ਲੀ ਜੈ, ਇਸ ਤਰ੍ਹਾਂ ਦੀ ਤੁਸੀਂ ਜੀਵਾਂ ਨੇ ਕਹਿੰਦੇ ਵਿਧੀ ਤਰੀਕਾ ਕਰਨਾ, ਜਿਵੇਂ ਇਹਦਾ ਵਾਧੇ ਦਾ ਧਨ ਤੁਸੀਂ ਲੈ ਲੈਣਾ ਸੰਭਾਲ ਲੈਣਾ। ਦੋਹਰਾ ਬਾਲੇ ਕੋ ਬੁਲਵਾਏ ਕੈ, ਫਿਰ ਕਹਿੰਦੇ ਵੀ ਭਾਈ ਬਾਲਾ ਨੂੰ ਸਦਵਾ ਕੇ ਦੇਹੋ ਤਿਸੈ ਸਮਝਾਏ, ਉਹਨੂੰ ਵੀ ਆਪਾਂ ਸਮਝਾ ਲਈਏ ਵੀ ਤੂੰ ਵੀ ਨਿਗਰਾਨੀ ਕਰਨੀ ਹੈ। ਹਮ ਤੁਮ ਮਿਲ ਤੇਹ ਸੋ ਕਹੈ, ਹੈ ਬਈ ਜੈ ਰਾਮਾ ਆਪਾਂ ਸਾਰੇ ਮਿਲ ਕੇ ਉਹ ਭਾਈ ਬਾਲਾ ਜੀ ਨੂੰ ਬੁਲਾ ਕੇ ਕਹਾ, ਲਹਿ ਬਾਤ ਮਨਾਏ, ਉਹ ਜਿਵੇਂ ਰੁਪਈਆ ਸੰਭਾਲ ਕੇ ਰੱਖਣ ਮਾਰਾ ਇਹੋ ਜੀ ਗੱਲਬਾਤ ਕਹਿੰਦੇ ਉਹ ਮਨਾ ਲੈਣਗੇ ਮਾਰਾ ਨੂੰ, ਤੇ ਆਪਾਂ ਭਾਈ ਬਾਲੇ ਨੂੰ ਬੁਲਾ ਲਾਂਗੇ ਵੀ ਤੂੰ ਅੱਗੇ ਹੋ। ਹਾਕਲ ਛੰਦ ਜੈ ਰਾਮ ਬੋਲ ਤਤਕਾਲ, ਸਵੇਰੇ ਸੁਣ ਕੇ ਜੈ ਰਾਮ ਜੀ ਨੇ ਬੜੀ ਛੇਤੀ ਬੁਲਾਇਆ ਹੈ, ਪਠ ਦਾਸ ਬੁਲਾਇਓ ਬਾਲਾ, ਦਾਸ ਭੇਜ ਕੇ ਭਾਈ ਬਾਲਾ ਜੀ ਨੂੰ ਆਪਣੇ ਘਰ ਬੁਲਾ ਲਿਆ ਸਦ ਲਿਆ, ਜਬ ਬੈਸਿਓ ਬਚਨ ਬਖਾਨੇ, ਜਿਹਦਾ ਭਾਈ ਬਾਲਾ ਜੀ ਜੈ ਰਾਮ ਦੇ ਕਰਿਆ ਬੈਠਾ ਬਚਨ ਕਹੇ ਹਨ, ਤੁਮ ਨਾਨਕ ਮੀਤ ਸੁਜਾਨੇ, ਭਾਈ ਬਾਲਾ ਤੂੰ ਗੁਰੂ ਨਾਨਕ ਸਾਹਿਬ ਦਾ ਸੁਗੜ ਸੁਜਾਨ ਅਸਲੀ ਮਿੱਤਰ ਹੈ, ਹੋ ਤੁਮ ਕੋ ਜਾਣਤ ਐਸੇ, ਅਸੀਂ ਤਾਂ ਵੀ ਤੈਨੂੰ ਇਸ ਤਰ੍ਹਾਂ ਜਾਣਦੇ, ਸੁਤ ਨਾਨਕ ਹੈ ਮਮ ਜੈਸੇ, ਕਹਿੰਦਾ ਵੀ ਜਿਵੇਂ ਮੇਰੇ ਗੁਰੂ ਨਾਨਕ ਸਾਹਿਬ ਸੁਪੁੱਤਰ ਹਨ, ਕਰ ਤਾਂ ਕੀ ਅਬ ਰਖਵਾਰੀ, ਉਸੇ ਤਰ੍ਹਾਂ ਦਾ ਤੂੰ ਵੀ ਮੇਰਾ ਪੁੱਤਰ ਵਰਗਾ ਹੀ ਹੈ, ਤੂੰ ਵੀ ਹੁਣ ਉਹਨਾਂ ਦੀ ਧਨ ਦੀ ਰੱਖਿਆ ਕਰਿਆ ਕਰ, ਧਨ ਬਿਰਥਾ ਦੇ ਨਡਾਰੀ, ਕਿਉਂਕਿ ਧਨ ਐਵੇਂ ਨਿਸ਼ਫਲ ਗੁਆਈ ਜਾਂਦੇ ਸਿੱਟੀ ਜਾਂਦੇ, ਤੂੰ ਐਵੇਂ ਨਿਸ਼ਫਲ ਨਾ ਜਾਣ ਵਿਅਰਥ ਨਾ ਗੁਆਉਣ ਦੇ ਉਹਨਾਂ ਨੂੰ, ਤੁਝ ਸੰਗ ਰਹੇ ਕੀ ਲਾਜਾ, ਕਿਉਂਕਿ ਤੂੰ ਉਹਨਾਂ ਦੇ ਨਾਲ ਰਹਿਣਾ, ਇਸ ਕਰਕੇ ਤੈਨੂੰ ਵੀ ਇਹ ਲੱਜਿਆ ਸ਼ਰਮ ਹੈ, ਧਨ ਚਾਵੈ ਨਹੀਂ ਅਕਾਜਾ, ਕਹਿੰਦੇ ਮਾੜੇ ਪਾਸੇ ਜਿਹੜਾ ਧਨ ਹੈ ਇਹਦਾ ਨਾ ਜਾਣਾ ਨੀ ਚਾਹੀਦਾ, ਤੂੰ ਸੰਭਾਲਿਆ ਕਰ, ਤੂੰ ਉਹਦੇ ਵਿੱਚ ਵੱਡਾ ਵੀ ਹੈਗਾ। ਸੁਣ ਕਾਲੂ ਤੇ ਤਿਹ ਕਾਲਾ, ਉਸ ਵੇਲੇ ਭਾਈ ਬਾਬਾ ਕਾਲੂ ਜੀ ਤੋਂ ਸੁਣ ਕੇ ਭਾਈ ਬਾਲਾ ਜੀ ਨੇ ਰਿਸ ਈਖਦ ਕਰਕੇ ਬਾਲਾ, ਥੋੜਾ ਜਿਹਾ ਗੁੱਸਾ ਜਾ ਕਰਕੇ ਭਾਈ ਬਾਲਾ ਜੀ ਨੇ ਕਾਲੂ ਜੀ ਨੂੰ ਕਿਹਾ, ਹਮ ਲੋਭ ਨਹੀਂ ਮਨ ਰਾਈ, ਉਹ ਕਾਲੂ ਸਾਡੇ ਮਨ ਦੇ ਵਿੱਚ ਤਾਂ ਰਾਈ ਜਿੰਨਾ ਵੀ ਕੋਈ ਲੋਭ ਹੈ ਨਹੀਂ ਹੈ, ਕਿਉਂ ਮਹਿਤਾ ਜੀ ਭਰਮਾਈ, ਇਹਨੀਆਂ ਗੱਲਾਂ ਜਿਹੀਆਂ ਕਰ ਕਰਕੇ ਮਹਿਤਾ ਜੀ ਹੈ ਚੌਧਰੀ ਜੀ ਪਟਵਾਰੀ ਜੀ ਕਿਵੇਂ ਸਾਨੂੰ ਭਰਮਾਉਣੇ, ਤੁਸੀਂ ਨਹਿ ਲਾਲਸ ਹੈ ਕੁਛ ਅਸਨਾ, ਤਾਂ ਕਹਿੰਦੇ ਬਹੁਤ ਧਾਂਦੀ ਤਾਂ ਕੀ ਹੈ, ਕੋਈ ਭੋਜਨ ਖਾਣ ਦੀ ਵੀ ਬਹੁਤ ਹੀ ਵੀ ਵਧੀਆ ਚੋਖਾ ਖਾਈਏ ਵਧੀਆ ਬਣਾ ਕੇ ਛਕੀਏ, ਉਹ ਵੀ ਕੋਈ ਚਾਹਨਾ ਹੈ ਨਹੀਂ ਹੈ, ਨਹਿ ਕਰਤ ਫਜੂਲੀ ਵਸਨਾ, ਕੱਪੜੇ ਵਧੀਆ ਪਾ ਕੇ ਰੱਖੀਏ, ਐਵੇਂ ਫਜੂਲ ਕੱਪੜਿਆਂ ਵਿੱਚ ਵੀ ਅਸੀਂ ਕੋਈ ਰੁਪਈਆ ਨਹੀਂ ਖਰਚਦੇ, ਉਹ ਵੀ ਸਾਦਾ ਪਹਿਨਦੇ ਰੱਖ, ਗਰੀਬੀ ਵੇਸ ਮਹਾਰਾਜ ਦੇ ਬਚਨਾਂ ਨੂੰ ਕਮਾਉਂਦੇ ਹਾਂ, ਪਰਮੇਸ਼ਵਰ ਨਾਨਕ ਰੂਪਾ, ਬਾਕੀ ਕਾਲੂ ਗੁਰੂ ਨਾਨਕ ਸਾਹਿਬ ਪਰਮੇਸ਼ਰ ਦਾ ਰੂਪ ਹੈ, ਉਪਕਾਰੀ ਸੰਤ ਅਨੂਪਾ, ਬਹੁਤ ਪਰਉਪਕਾਰੀ ਅਨੂਪ ਸਾਧੂ ਸੰਤੀ ਹੈ, ਇਸ ਸੰਗਤ ਹੋਤ ਉਧਾਰੋ, ਹੇ ਕਾਲੂ ਇਹਨਾਂ ਦੀ ਸੰਗਤ ਕਰਕੇ ਤਾਂ ਸਾਡਾ ਉਧਾਰ ਹੋ ਰਿਹਾ ਹੈ, ਮਨ ਸਵਰ ਹੈ ਸ਼ਰਧਾ ਧਾਰੋ, ਤਾਂ ਸ਼ਰਧਾ ਧਾਰ ਰਿਹਾ ਵੀ ਇਹਨਾਂ ਦੇ ਕੋਲ ਰਹਿ ਕੇ ਸਾਡਾ ਮਨ ਸਵਰੀ ਜਾਂਦਾ ਸੁਧਰੀ ਜਾਂਦਾ, ਹਮ ਪਾਈ ਦੁਰਲਭ ਦੇਹਾ, ਦੇਖ ਲਾ ਕਾਲੂ ਅਸਾਂ ਜੀਵਾਂ ਨੇ ਮਨੁੱਖ ਦੁਰਲਭ ਦੇ ਪ੍ਰਾਪਤ ਕੀਤੀ ਹੈ, ਭਵ ਤਾਰੋਂ ਕਾਰਜ ਇਹਾ, ਇਹ ਦੇਹ ਨੂੰ ਸੰਸਾਰ ਤੋਂ ਤਾਰ ਲਈਏ ਸੰਸਾਰ ਵਿੱਚ ਨਾ ਆ ਜਾਏ, ਸਾਡਾ ਤਾਂ ਮੁੱਖ ਕਾਰਜ ਇਹੀ ਹੈ, ਇਹਨੇ ਸੰਗਤ ਕਰਕੇ ਸੰਸਾਰ ਤੋਂ ਪਾਰ ਉਤਾਰਾ ਕਰਨਾ, ਸੁਣ ਮਹਿਤਾ ਤੁਝ ਧਨ ਚਾਹਾ, ਇਹ ਵੀ ਮਹਿਤੇ ਚੌਧਰੀਆ ਸੁਣ ਲਾ ਤੈਨੂੰ ਹੋਊਗੀ ਧਨ ਦੀ ਚਾਹਨਾ, ਰਹੁ ਨਾਨਕ ਸੁੱਤ ਕੇ ਪਾਹਾ, ਫਿਰ ਤੂੰ ਆਪਣੇ ਸਪੁੱਤਰ ਦੇ ਕੋਲ ਹੀ ਇੱਥੇ ਰਹਿ ਪਾ, ਮਮ ਇੱਛਾ ਉਰਮਹਿ ਇਹੀ, ਮੇਰੇ ਹਿਰਦੇ ਵਿੱਚ ਤਾਂ ਭਾਈ ਬਾਲੇ ਦੇ ਇਹ ਇੱਛਾ ਹੈ, ਨਹਿ ਆਏ ਸਮੇਟਵ ਕੇ ਹੀ, ਕਦੇ ਵੀ ਗੁਰੂ ਨਾਨਕ ਸਾਹਿਬ ਦੀ ਮੈਂ ਆਗਿਆ ਨੀ ਮੇਟਣੀ, ਆਗਿਆ ਨੀ ਹਟਾਣੀ, ਸਤ ਬਚਨ ਕਹਿਣਾ ਹੈ, ਕਛ ਦਰਬਨ ਪ੍ਰੀਹਾ ਮੇਰੇ, ਮੇਰੇ ਮਨ ਦੇ ਵਿੱਚ ਧਨ ਦੀ ਕੋਈ ਇੱਛਾ ਹੀ ਨੀ ਥੋੜੀ ਬਹੁਤੀ, ਜੇ ਮਨ ਮਹਿ ਲਾਲਸ ਤੇਰੇ, ਮੇਰੇ ਮਨ ਦੇ ਵਿੱਚ ਚਾਹਨਾ ਹੈ ਵੀ ਹੈ ਵੀ ਇਹਨਾਂ ਕੋਲ ਧਨ ਮੈਨੂੰ ਮਿਲੇ ਇਕੱਠਾ ਕੀਤਾ। ਰਹ ਨਾਨਕ ਸੁਤਕੇ ਪਾਸੂ। ਫਿਰ ਤਾਂ ਸਿੱਧੀ ਗੱਲ ਹੈ ਵੀ ਗੁਰੂ ਨਾਨਕ ਸਾਹਿਬ ਆਪਣੇ ਸੁਪੁੱਤਰ ਕੋਲ ਵੀ ਕੱਲ ਤੂੰ ਆਪ ਹੀ ਰਿਹਾ ਇੱਥੇ ਲੈ ਆਵਹ ਇਹਾਂ ਅਵਾਸੂ। ਤਰਾਏ ਭੋਏ ਦਰਵੰਡੀ ਵਿੱਚੋਂ ਆਪਣਾ ਸਾਜੋ ਸਮਾਨ ਜੇ ਚੁੱਕੇ ਘਰ ਇੱਥੇ ਹੀ ਲੈ ਆ ਸਾਰਾ। ਜੋ ਖਰਚਾ ਹੈ ਤੇ ਵੱਧ ਜਾਵੇ। ਜਿਹੜਾ ਵੀ ਕਹਿੰਦੇ ਮੋਦੀ ਖਾਨੇ ਤੋਂ ਖਰਚ ਕਰਦਿਆਂ ਕਰਦਿਆਂ ਕੋਈ ਵਾਧਾ ਵਧ ਜਾਏ ਤਾਂ ਆਇਆ ਮਾਇਆ ਦਾ ਨਫਾ ਹੋ ਜਾਏ। ਰੋਹ ਲੇਵਤ ਜੋ ਕਰ ਆਵੇ। ਜਿਹੜਾ ਕਹਿੰਦੇ ਤੇਰੇ ਹੱਥਾਂ ਵਿੱਚ ਆਉਂਦਾ ਰੇਵਤ ਤੂੰ ਲਈ ਜਾਈ ਨਾਲੋ ਨਾਲ। ਬਿਤ ਹੋਏ ਨ ਹਮਰੇ ਪਾਸਾ। ਬਾਕੀ ਮੈਂ ਤਾਂ ਸਿੱਧੀ ਗੱਲ ਕਰ ਲੂ ਤੈਨੂੰ ਕਹਿੰਦਾ ਤੇਰੇ ਵਾਸਤੇ ਮੇਰੇ ਕੋਲੋਂ ਤਾਂ ਧਨ ਇਕੱਠਾ ਹੋ ਨੀ ਸਕਣਾ। ਉਹ ਸਵਾਮੀ ਹਮ ਤੇ ਦਾਸਾ। ਇਹ ਆ ਵੀ ਉਹ ਸਾਡੇ ਮਾਲਕ ਆ ਅਸੀਂ ਉਹਨਾਂ ਦੇ ਸਿੱਖ ਸੇਵਕਾਂ। ਸੇਵਕ ਮੇ ਰੁਪਈਏ ਖੋਣਗੇ ਉਹਨਾਂ ਤੋਂ ਬਈ। ਧਨ ਇਕੱਠੋ ਕਿਉਂ ਬਨ ਆਈ। ਅਸੀਂ ਸੇਵਕ ਹੋਏ ਮਾਲਕ ਹੋਏ ਉਹਨਾਂ ਕੋਲੋਂ ਅਸੀਂ ਰੁਪਈਆ ਕਿਵੇਂ ਇਕੱਠਾ ਕਰਕੇ ਤੈਨੂੰ ਦੇਵਾਂਗੇ। ਤੇ ਆਏ ਸਮੇਟ ਨ ਜਾਈ। ਸਾਡੀ ਤਾਂ ਉਹਨਾਂ ਦੀ ਆਗਿਆ ਕੀਤੀ ਮੇਟੀ ਨੀ ਜਾਣੀ। ਉਹਨਾਂ ਨੇ ਕਹਿਣਾ ਗਰੀਬਾਂ ਨੂੰ ਦੇ ਭਾਈ ਵਾਲਾ ਕੱਪੜੇ ਦੇ ਕਾਰਸ ਪਾਣੀ। ਅਸੀਂ ਕਿਵੇਂ ਕਹਾਂਗੇ ਅਸੀਂ ਨੀ ਦੇਣੇ ਅਸੀਂ ਤਾਂ ਰੁਪਈਏ ਜੋੜਦੇ। ਸੁਣ ਬੋਲਿਓ ਤਬ ਜੈ ਰਾਮਾ। ਉਸ ਵੇਲੇ ਭਾਈ ਬਾਲਾ ਤੋਂ ਸੁਣ ਕੇ ਜੈ ਰਾਮ ਫਿਰ ਬੋਲਿਆ ਕਾਲੂ ਤਾਂ ਚੁੱਪ ਕਰ ਗਿਆ। ਸੁਣ ਮਹਿਤਾ ਇਹ ਨਿਹ ਕੰਮ। ਕਹਿਣ ਲੱਗਿਆ ਇਹ ਮਹਿਤਾ ਚੌਧਰੀ ਕਾਲੂ ਇਹ ਜਿਹੜਾ ਭਾਈ ਬਾਲਾ ਇਹ ਤਾਂ ਨਿਰੀਸ਼ਤ ਹੈ। ਸਭ ਬਾਲੇ ਸਾਚ ਵਖਾਨੀ। ਇਹ ਭਾਈ ਬਾਲਾ ਨੇ ਜਿਹੜੀ ਗੱਲ ਹੈ ਸੋਲਾਂ ਨੇ ਸੱਚੀ ਸੱਚੀ ਕਹੀ ਹੈ। ਸਤ ਜਾਨਹ ਨਿਜ ਮਨ ਮਾਨੀ। ਆਪਣੇ ਮਨ ਵਿੱਚ ਜਾਣ ਲਾ ਇਹ ਬਿਲਕੁਲ ਸੋਲਾਂ ਨੇ ਸੱਤ ਹੈ ਇਹਦੀ ਗੱਲ ਇਸ ਬਿਲਕੁਲ ਸਹੀ ਕਹਿ ਰਿਹਾ। ਨਹਿ ਕੀਜੈ ਉਰ ਮੈਂ ਹਰੋਸੂ। ਇਸ ਕਰਕੇ ਭਾਈ ਬਾਲੇ ਉੱਪਰ ਤੂੰ ਆਪਣੇ ਮਨ ਵਿੱਚ ਐਵੇਂ ਗੁੱਸਾ ਜਾ ਨਾ ਕਰ। ਕਛ ਬਾਲੇ ਕੋ ਨਹਿ ਦੋਸ਼ੂ। ਭਾਈ ਬਾਲਾ ਜੀ ਤਾਂ ਕੋਈ ਭੋਰਾ ਮਾਤਰੀ ਦੋਸ਼ ਨੀ ਇਹਦਾ ਕੋਈ ਗੁਨਾਹ ਗੁਨੂ ਹੈ ਨਹੀਂ। ਜਬ ਹੋਵੇ ਨਾਨਕ ਵਿਆਹਾ। ਬਾਕੀ ਵੇਈ ਕਾਲੂ ਜਦੋਂ ਗੁਰੂ ਨਾਨਕ ਸਾਹਿਬ ਦਾ ਵਿਵਾਹ ਹੋ ਗਿਆ ਨਾ। ਨਹਿ ਖੋਵੇ ਧਨ ਨਿਤ ਚਾਹਾ। ਨੀ ਇਹਨਾਂ ਨੇ ਧਨ ਗੁਣਾ ਫਿਰ ਤਾਂ ਨਾ ਕਰਕੇ ਸੰਭਾਲ ਕੇ ਰੱਖਿਆ ਕਰਨ। ਬੁਲਵਾਵੋ ਹੋਏ ਸਗਾਈ। ਇਸ ਕਰਕੇ ਕਹਿੰਦੇ ਬਸ ਥੋੜੇ ਦਿਨਾਂ ਨੂੰ ਮੈਂ ਬੁਲਾ ਲੈਣਾ ਇਹਨਾਂ ਦਾ ਮੰਗਣਾ ਹੋ ਜਾਣਾ। ਚਿਤ ਚਿੰਤਾ ਕਰ ਹੁਣ ਕਾਈ। ਇਸ ਕਰਕੇ ਕਾਲੂ ਤੂੰ ਰਾਈ ਜਨ ਚਿਤ ਵਿੱਚ ਚਿੰਤਾ ਨਾ ਕਰ। ਤੀ ਮੋਹ ਤਬ ਹੈ ਹੋ ਜਾਈ। ਇਹਨਾਂ ਦਾ ਵਿਆਹ ਹੋ ਗਿਆ ਕਹਿੰਦੇ ਫਿਰ ਇਸਤਰੀ ਦਾ ਮੋਹ ਪਿਆਰ ਇਹਨਾਂ ਨੂੰ ਹੋ ਜਾਊ। ਨਹਿ ਖੋਵੈ ਦਰਬ ਅਜਾਈ। ਫਿਰ ਜਿਹੜਾ ਧਨ ਕਹਿੰਦੇ ਐਵੇਂ ਵਿਅਰਥ ਗੁਆਈ ਜਾਂਦੇ ਨੀ ਗੋਣਗੇ ਘਰਵਾਲੀ ਸਾਂਭੀ ਜਾਏਗੀ। ਸੁਣ ਬਾਲਾ ਤਹਾ ਸਿਧਾਇਆ। ਚਲੇ ਗਏ ਜਹ ਨਾਨਕ ਹਾਟ ਸੁਹਾਇਆ। ਉੱਥੇ ਗੁਰੂ ਨਾਨਕ ਸਾਹਿਬ ਜੀ ਹੱਟਦੇ ਸੋਭ ਨੀਕ ਹੈ ਚੌਂਕੜਾ ਮਾਰੀ ਬੈਠੇ ਉੱਥੇ ਚਲਿਆ ਗਿਆ ਕਹਿ ਸੁਣਾ। ਤਬ ਕਾਲੂ ਕੋ ਇੱਕ ਕਾਲਾ। ਉਸ ਤੋਂ ਬਾਅਦ ਪਾਈ ਕਾਈ ਕਾਲੂ ਜੀ ਕੁਝ ਕੁ ਦਿਨਾਂ ਕੁਝ ਕੁ ਸਮਾਂ ਹੋਰ ਰਹਿ ਕੇ ਬਿਤਾਇਓ ਤਨੀਆ ਸ਼ਾਲਾ। ਆਪਣੀ ਸੁਪੁੱਤਰੀ ਦੇ ਘਰ ਦੇ ਵਿੱਚ ਰਹਿ ਕੇ ਕੁਝ ਸਮਾਂ ਹੋਰ ਲੰਘਾਇਆ ਹੈ। ਚੱਲਣੇ ਕੀ ਕੀਨੀ ਤਿਆਰੀ। ਆਪਣੇ ਰਾਏ ਭੋਏ ਤਲਵੰਡੀ ਨਗਰ ਨੂੰ ਚੱਲਣ ਦੀ ਤਿਆਰੀ ਖਿੱਚ ਲਈ। ਸਮਝਾਵਤ ਬਹੁ ਪਰਕਾਰੀ। ਫਿਰ ਵੀ ਆਪਣੇ ਸਪੁੱਤਰ ਨੂੰ ਬਹੁਤ ਤਰ੍ਹਾਂ ਕਰਕੇ ਸਮਝਾਉਂਦਾ ਬੁਝਾਉਂਦਾ ਜਾ ਜਾ ਕੇ। ਸੁਤ ਹੋਏ ਸਗਾਈ ਤੇਰੀ। ਇਸ ਪੁੱਤਰ ਗੁਰੂ ਨਾਨਕ ਤੇਰਾ ਥੋੜੇ ਦਿਨਾਂ ਤੋਂ ਬਾਅਦ ਮੰਗਣਾ ਹੋ ਜਾਣ। ਰੱਬ ਤੂਰਨ ਨਹਿ ਕਛ ਦੇਰੀ। ਆ ਮੈਨੂੰ ਜੈ ਰਾਮ ਨੇ ਦੱਸਿਆ ਵੀ ਕੋਈ ਦੇਰੀ ਨੀ ਹੈ ਛੇਤੀ ਇਹ ਹੋ ਜਾਣਾ ਸਗਨ ਜਾ। ਕਰ ਇਕਠੋ ਖਰਚ ਸਗਾਈ। ਫਿਰ ਵਿਆਹ ਹੋਣਾ ਹੈ ਇਸ ਕਰਕੇ ਕਹਿੰਦੇ ਉਹ ਵਿਆਹ ਵਾਸਤੇ ਧਨ ਤੂੰ ਇਕੱਠਾ ਕਰ ਲੈ। ਤਜ ਆਗਲ ਰੀਤ ਬਜਾਈ। ਅਯੋਗ ਜੀ ਪਹਿਲੀ ਰੀਤ ਜੀ ਹੈ ਨਾ ਉਹ ਤੂੰ ਛੱਡਦੇ ਐਵੇਂ ਰੁਪਈਏ ਨਾ ਗੁਆ ਕਰ। ਮਿਲ ਤਨ ਜਾ ਪਤ ਕੋ। ਇਸ ਤਰ੍ਹਾਂ ਕਾਲੂ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਤੇ ਆਪਣੀ ਸੁਪੁੱਤਰੀ ਨੂੰ ਜੈ ਰਾਮ ਨੂੰ ਮਿਲ ਕੇ ਬਹੁ ਚੱਲਣ ਸਮੇਂ ਕਰ ਹਿਤ ਕੋ। ਜਦੋਂ ਚੱਲਣ ਲੱਗਿਆ ਬੜਾ ਪ੍ਰੇਮ ਪਿਆਰ ਜਾ ਕੀਤਾ ਸਾਰਿਆਂ ਨਾਲ ਇਸ ਨੇ। ਮਿਲ ਨਾਨਕ ਸੋਪੁਨ ਬਾਲਾ। ਫਿਰ ਇਸੇ ਤਰ੍ਹਾਂ ਭਾਈ ਬਾਲਾ ਨਾਲ ਮਿਲਿਆ ਤੇ ਗੁਰੂ ਨਾਨਕ ਸਾਹਿਬ ਨਾਲ ਆ ਕੇ ਵੀ ਮਿਲਿਆ ਇਹ। ਬਚ ਹਿਤ ਕੇ ਕਹਿ ਕਰ ਚਾਲਾ। ਬਹੁਤ ਹੀ ਪ੍ਰੇਮ ਮੋਹ ਪਿਆਰ ਦੇ ਬਚਨ ਕਹਿ ਕੇ ਕਾਲੂ ਚੱਲ ਪਿਆ ਨਗਰ ਨੂੰ। ਨਿਜ ਕਾਲੂ ਭਾਉਣ ਸਿਧਾਇਆ, ਜਿਹੜਾ ਕਾਲੂ ਆਪਣੇ ਘਰ ਵੱਲ ਨੂੰ ਚੱਲਿਆ ਗਿਆ। ਪੁੰਨ ਨਾਨਕ ਕਾਰ ਚਲਾਇਆ। ਇਹ ਭਾਈ ਬਾਲਾ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਨੇ ਮਾਰ ਵਿੱਚ ਮੋਦੀ ਕੰਮ ਦਾ ਖਾਨਾ ਦਾ ਕੰਮ ਉਵੇਂ ਚਲਾਇਆ ਹੈ। ਹੈ ਰੀਤ ਪੂਰਬਲ ਜੈਸੀ, ਜਿਵੇਂ ਪਹਿਲੀ ਰਾਤੀ ਰੀਤੀ ਮਰਜ਼ਾਦਾ ਸੀ ਨਾ, ਵੀ ਜੋ ਆਉਂਦਾ ਗਰੀਬ ਨੂੰ ਦੇਈ ਜਾਂਦੇ, ਉਹੀ ਰੀਤੀ ਹੈ। ਪਿਤਾ ਦਾ ਕੋਈ ਅਸਰ ਨਹੀਂ ਸੁਣ ਕਰਿਆ। ਸਭ ਵਰਤਹਿ ਨਾਨਕ ਤੈਸੀ, ਜਿਵੇਂ ਮਹਾਰਾ ਪਹਿਲੀ ਰੀਤੀ ਸੀ ਉਸੇ ਤਰ੍ਹਾਂ ਮਹਾਰਾ ਵਰਤੀ ਜਾਂਦੇ, ਉਵੇਂ ਕਰੀ ਜਾਂਦੇ। ਦੇ ਆਸਨ ਬਸਨ ਸਭ ਤਾਂ ਹੀ, ਜਿਹੜੇ ਗਰੀਬ ਗੁਰਵੇ ਆਉਂਦੇ ਸਾਰਿਆਂ ਨੂੰ ਭੋਜਨ ਲਈ ਰਸ ਪਾਣੀ, ਲੰਗੇ ਨੂੰ ਕੱਪੜੇ ਦੇਈ ਜਾਂਦੇ। ਘਰ ਛੂਛਾ ਕੋ ਨ ਪਠਾਏ, ਜਿਹੜਾ ਆ ਜਾਂਦਾ ਉਹਨੂੰ ਕਹਿੰਦੇ ਘਰ ਦੇ ਵਿੱਚ ਖਾਲੀ ਨੀ ਭੇਜਦੇ, ਝੋਲੀਆਂ ਭਰ ਕੇ ਭੇਜਦੇ ਹੈ। ਪੁਰ ਪਸਰੀ ਕੀਰਤ ਰੂਰੀ, ਇਸ ਤਰ੍ਹਾਂ ਸੁਲਤਾਨਪੁਰ ਦੇ ਵਿੱਚ ਮਹਾਰਾਜ ਦੀ ਸੁੰਦਰ ਮਹਿਮਾ ਫੈਲ ਗਈ। ਨਰ ਨਾਰਿਨ ਘਰ ਘਰ ਪੂਰੀ, ਇਸਤਰੀ ਪੁਰਸ਼ਾਂ ਦੇ ਘਰਾਂ ਘਰਾਂ ਦੇ ਵਿੱਚ ਭਰਪੂਰ ਹੋ ਰਹੀ ਮਹਿਮਾ। ਕੈ ਪਾਤ ਮਰਾਲਨ ਭੁੱਲੀ, ਕਵੀ ਜੀ ਕਹਿੰਦੇ ਅਸਵਾ ਹੰਸਾਂ ਦੀ ਜਿਹੜੀ ਡਾਰ ਆ ਉਹ ਭੁੱਲੀ ਫਿਰ ਰਹੀ, ਉੱਡਰੀ ਫਿਰ ਰਹੀ। ਕਲ ਕਿਦਾਂ ਮਾਲਤੀ ਫੁੱਲੀ, ਸੁੰਦਰ ਜਿਹੜੀ ਮਾਲਤੀ ਉਹੀ ਖਿੜ ਰਹੀ ਹੈ। ਜੋ ਸੁਰਤਾਰ ਅਧਿਕ ਉਦਾਰਾ, ਇਸ ਤਰ੍ਹਾਂ ਕਲ ਵਿਰਸ਼ ਬੜਾ ਸਹੀ ਦਾਤਾ ਹੁੰਦਾ, ਜੋ ਉਹਦੇ ਹੇਠਾਂ ਬੈਠ ਕੇ ਕਲਪਨਾ ਕਰੇ ਉਹ ਪੂਰੀ ਕਰਦਾ ਹੈ ਨਾ ਕਲ ਵਿਰਸ਼। ਤਿਉਂ ਦੇਤ ਨਾ ਹੋਤ ਅਵਾਰਾ, ਐਵੇਂ ਗੁਰੂ ਨਾਨਕ ਸਾਹਿਬ ਵੀ ਕਹਿੰਦੇ ਕਲ ਵਿਰਸ਼ ਨੂੰ ਸਖੀ ਦਾਤੇ ਹੈ, ਦਿੰਦਿਆਂ ਕੋਈ ਦੇਰੀ ਨੀ ਕਰਦੇ, ਝੱਟ ਹੀ ਸਭ ਕੁਛ ਦੇਈ ਜਾਂਦੇ ਫੜਾਈ ਜਾਂਦੇ। ਨਿਤ ਭੂਰ ਫਕੀਰਨ ਭੀਰਾ, ਜਿਹੜੇ ਫਕੀਰ ਲੋਕ ਉਹਨਾਂ ਦੀ ਮੋਦੀ ਖਾਨੇ ਦੇ ਅੱਗੇ ਹਮੇਸ਼ਾ ਕਹਿੰਦੇ ਭੀੜ ਲੱਗੀ ਰਹਿੰਦੀ ਹੈ। ਦੇ ਹਰ ਖਹਿਰੇ ਦੇ ਸਧੀਰਾ, ਧੀਰਜ ਦੇ ਸਹਿਤ ਗੁਰੂ ਮਹਾਰਾਜ ਦੇ ਕੇ ਬੜਾ ਖੁਸ਼ ਹੁੰਦੇ ਹਨ ਉਹਨਾਂ ਨੂੰ। ਦੋਹਰਾ ਕਿਤਕ ਕਾਲ ਬੀਤਤ ਭਇਓ, ਦੋਹਰਾ ਮੋਦੀ ਖਾਨੇ ਦਾ ਇਹ ਕਾਰੋਬਾਰ ਚਲਾਉਂਦਿਆਂ ਕੁਝ ਕੁ ਸਮਾਂ ਲੰਘਿਆ ਹੈ। ਤਬ ਹੈ ਪਿਛਨ ਇੱਕ ਆਏ, ਉਹ ਕਹਿੰਦੇ ਜੈ ਰਾਮ ਦੇ ਕੋਲ ਇੱਕ ਚੁਗਲ ਆਇਆ ਚੁਗਲੀ ਕਰਨ ਲਈ। ਦੂਤੀ ਕਰੀ ਜਰਾਮ ਪੈ, ਜੈ ਰਾਮ ਦੇ ਕੋਲ ਆ ਕੇ ਗੁਰੂ ਨਾਨਕ ਸਾਹਿਬ ਦੇ ਸੰਬੰਧ ਵਿੱਚ ਉਹਨੇ ਚੁਗਲੀ ਜੀ ਕਰ ਦਿੱਤੀ। ਸਦਨ ਇਕੰਤ ਬਸਾਏ, ਦੇ ਵਿੱਚ ਇੱਕ ਪਾਸੇ ਜੇ ਬਿਠਾ ਕੇ ਚੁਗਲੀ ਜੀ ਕੀਤੀ ਹੈ ਚੁਗਲ ਨੇ। ਹਾਕਲ ਛੰਦ ਤੀ ਸੋਦਰ ਤੁਮ ਸਮਝਾਓ, ਕਹਿੰਦੇ ਵੀ ਉਹ ਜੈ ਰਾਮਾ ਤੇਰੀ ਘਰਵਾਲੀ ਦਾ ਜਿਹੜਾ ਭਰਾ ਹੈ ਨਾ ਉਹਨੂੰ ਤੂੰ ਸਮਝਾ ਬਜਾ। ਧਨ ਬਿਰਥਾ ਨਾ ਹੀ ਲੁਟਾਓ, ਐਵੇਂ ਜਿਹੜਾ ਧਨ ਨਿਸ਼ਫਲ ਗੁਆਈ ਜਾਂਦੇ ਲੁਟਾਈ ਜਾਂਦੇ ਉਹ ਨਾ ਲੁਟਾਉਣ। ਮਨ ਜਾਨ ਭਲੇ ਮਮ ਬੈਨਾ, ਉਹ ਜੈ ਰਾਮਾ ਮੇਰੇ ਜਿਹੜੇ ਬਚਨ ਤੂੰ ਮਨ ਦੇ ਵਿੱਚ ਚੰਗੇ ਜਾਣ। ਮਨ ਤਨਕ ਤਾਹਕੇ ਭੈਣਾ, ਜਿਹੜੇ ਗੁਰੂ ਨਾਨਕ ਸਾਹਿਬ ਹੈ ਉਹਨਾਂ ਦੇ ਮਨ ਦੇ ਵਿੱਚ ਤਾਂ ਥੋੜਾ ਮਾਤਰ ਕੋਈ ਡਰ ਪੈ ਹੈ ਨਹੀਂ ਹੈ। ਬਹੁਤ ਦੇ ਫਕੀਰਨ ਦਰਬਾਰ, ਦੇਖਦਾ ਰਹਿੰਦਾ ਉਹ ਜਿਹੜਾ ਧਨ ਹੈ ਰਸ ਪਾਣੀ ਹੈ ਬਹੁਤਾ ਫਕੀਰਾਂ ਨੂੰ ਦਿੰਦੇ ਆ। ਨਿਤ ਖੋਤ ਤੁਰਕ ਘਰ ਸਰਬਾ, ਜਿਹੜਾ ਨਰਾ ਨਵਾਬ ਉਹਦੇ ਧਨ ਘਰ ਦਾ ਸਾਰਾ ਕੁਛ ਗੁਆਈ ਜਾਂਦੇ ਲੁਟਾਈ ਜਾਂਦੇ। ਤੁਮ ਖੋਏ ਤੁਰਕ ਕੀ ਜਾਣੋ, ਜਿਹੜਾ ਵੀ ਮੁਸਲਮਾਨ ਹੈ ਨਵਾਬ ਹੈ ਇਹਦੀ ਆਦਤ ਤੁਸੀਂ ਜਾਣਦੇ ਹੋ। ਦੁਖ ਦਾਨੀ ਅਮਲ ਪਛਾਣੋ, ਇਹਨਾਂ ਦਾ ਜਿਹੜੀ ਹਕੂਮਤ ਹੈ ਸਾਡੇ ਵਰਗੇ ਲੋਕਾਂ ਲਈ ਦੁੱਖ ਦੇਣ ਵਾਲੀ ਹੈ। ਭੈ ਮਾਨ ਭਇਓ ਜੈ ਰਾਮ, ਇਸ ਤਰ੍ਹਾਂ ਚੁਗਲ ਤੋਂ ਚੁਗਲੀ ਸੁਣ ਕੇ ਜਿਹੜਾ ਜੈ ਰਾਮ ਭੈ ਦੇ ਨਾਲ ਕਹਿੰਦੇ ਬਹੁਤ ਡਰਿਆ ਹੈ। ਉੱਠ ਤੂਰਨ ਗਮਨਿਓ ਧਾਮਾ, ਆ ਚੁਗਲ ਕੋਲ ਉੱਠ ਕੇ ਚੱਟ ਪਟ ਘਰ ਵੱਲ ਨੂੰ ਗਿਆ ਹੈ। ਕਹਿ ਬੋਲੀ ਆਰਜ ਤਨੀਆ, ਜੋ ਸ੍ਰੇਸ਼ਟ ਦੀ ਸਪੁੱਤਰੀ ਆਪਣੀ ਪਤਨੀ ਉਹਨੂੰ ਕਹਿ ਕੇ ਬੁਲਾਇਆ, ਸਦੇ ਆਵਾਜ਼ ਦੇ ਕੇ ਕੋਲ ਬੁਲਾਇਆ ਹੈ। ਬਹੁ ਲੋਕਾਂ ਤੇ ਮੈਂ ਸੁਣੀਆ, ਲੱਗਿਆ ਹੈ ਪਤਨੀ ਨਾਨਕੀ ਬਹੁਤੇ ਲੋਕਾਂ ਤੋਂ ਮੈਂ ਇਹ ਗੱਲ ਸੁਣੀ ਹੈ। ਧਨ ਖਰਚਤ ਨਾਨਕ ਐਸੇ, ਤੇਰਾ ਜਿਹੜਾ ਭਰਾ ਹੈ ਨਾ ਗੁਰੂ ਨਾਨਕ ਸਾਹਿਬ ਤਾਨਿਓ ਖਰਚੀ ਜਾਂਦਾ ਹੈ। ਵੱਡ ਭੂਪਤ ਹੋਵਤ ਜੈਸੇ, ਜੈਸਾ ਕੋਈ ਬਹੁਤ ਵੱਡਾ ਪਾਤਸ਼ਾਹ ਹੋਵੇ, ਰਾਜਾ ਹੋਵੇ। ਭੈ ਦੇਤ ਕਹਿ ਨਰ ਆਏ, ਜਿਹੜੇ ਲੋਕ ਆ ਕੇ ਮੈਨੂੰ ਕਹਿੰਦੇ ਭੈ ਦਿੰਦੇ ਆ, ਡਰ ਦਿੰਦੇ ਆ। ਜੋ ਸਰ ਹਿਰਦੇ ਖਰ ਲਾਏ, ਇਸ ਤਰ੍ਹਾਂ ਕਹਿੰਦੇ ਤਿੱਖੇ ਤੀਰ ਮੇਰੇ ਹਿਰਦੇ ਵਿੱਚ ਲਾਉਂਦੇ ਆ। ਅਬ ਕਰਾਂ ਕੌਣ ਮੈਂ ਕਾਜਾ, ਹੇ ਪਤਨੀ ਹੁਣ ਤੂੰ ਹੀ ਦੱਸ ਵੀ ਮੈਂ ਕਿਹੜਾ ਕੰਮ ਕਰਾਂ। ਰਹਿ ਆਵੇ ਹੈ ਜਿਹ ਵਿਦ ਲਾਜਾ, ਇਸ ਤਰ੍ਹਾਂ ਮੇਰੀ ਇੱਜ਼ਤ ਅਵਰੋਹ ਕਹਿੰਦੇ ਹਰ ਪਾਸੇ ਰਹਿ ਆਵੇ ਬਣੇ ਆਵੇ। ਚਿੰਤੋ ਦਿਦ ਭਇਓ ਭਇਓ ਨਿਮਗਨਾ, ਤਾਂ ਚਿੰਤਾ ਰੂਪੀ ਸਮੁੰਦਰ ਦੇ ਵਿੱਚ ਨਿਮਗਨ ਹੋ ਗਿਆ, ਡੁੱਬ ਚੱਲਿਆ। ਕਹੋ ਪੋਤ ਜਤਨ ਹੋਏ ਲਗਨਾ, ਹੇ ਪਤਨੀ ਤੂੰ ਸਿਆਣੀ ਹੈ, ਤੂੰ ਕਹਿੰਦੇ ਸੋਚ ਕੇ ਮਨ ਦੇ ਵਿੱਚ ਕੋਈ ਇਹੋ ਜਿਹਾ ਕਹਿੰਦੇ ਯਤਨ ਦੱਸ। ਸੁਣ ਭਾਨੇ ਨਾਨਕੀ ਬਚਨਾ, ਹਾਂ ਇਸ ਤਰ੍ਹਾਂ ਸੁਣ ਕੇ ਨਾਨਕੀ ਜੀ ਨੇ ਬਚਨ ਕਹੇ ਪਤੀ ਨੂੰ। ਮਨ ਤਵ ਜੇ ਸੰਚੈ ਖਚਨਾ, ਸੰਸੈ ਖਚਨਾ, ਪਤੀ ਜੇ ਤੇਰਾ ਮਨ ਸੰਸਿਆ ਵਿੱਚ ਜੜਿਆ ਗਿਆ, ਭੱਜ ਗਿਆ, ਫਸ ਗਿਆ ਹੈ, ਕਰ ਬਾਤ ਉਚਿਤ ਚਿਤ ਭਾਈ। ਇਸ ਕਰਕੇ ਜਿਵੇਂ ਚਿਤ ਨੂੰ ਤੇਰੇ ਪਾਉਂਦੀ ਹੈ, ਜੋ ਗੱਲ ਤੂੰ ਕਰ ਲੈ। ਜੋ ਭਰਮ ਭੂਰ ਮਿਟ ਜਾਈ, ਤੇਰਾ ਪਤੀ ਬਹੁਤਾ ਜਿਹੜਾ ਭਰਮ ਭੁਲੇਖਾ ਉਹ ਸਾਰਾ ਮਿਟ ਜਾਏ, ਖਤਮ ਹੋ ਜਾਏ। ਪ੍ਰਤੀਤ ਨ ਆਈ ਤੁਮਕੋ, ਦੇਖ ਲਾ ਹੈ ਪਤੀ ਤੈਨੂੰ ਮੇਰੇ ਭਰਾ ਤੇ ਕੋਈ ਯਕੀਨ ਨਹੀਂ ਆਇਆ ਹੈ। ਕਿਆ ਮਸਲਤ ਬੂਝਤ ਹਮਕੋ, ਮੈਨੂੰ ਕੀ ਤੂੰ ਸਲਾਹਾਂ ਪੁੱਛਦਾ ਹੈ। ਤੁਮ ਜਾਣਤ ਭਰਾਤ ਵਡਾਈ, ਕਹਿੰਦੇ ਤੂੰ ਜਾਣਦਾ ਹੀ ਹੈ ਵੀ ਭਰਾ ਦੀ ਵਡਿਆਈ ਨੂੰ। ਨਿਤ ਦੇਤ ਮੁਝੈ ਸਮਝਾਈ, ਮੈਨੂੰ ਹਮੇਸ਼ਾ ਕਹਿੰਦੇ ਤੂੰ ਸਮਝਾ ਦਿੰਦਾ ਹੁੰਦਾ ਸੀ ਵੀ ਆਪਣੇ ਭਰਾ ਦੀ ਤੂੰ ਵੀ ਸ਼ਰਧਾ ਭਾਵਨਾ ਨਾਲ ਸੇਵਾ ਕਰਨੀ, ਇਹਦੀਆਂ ਖੁਸ਼ੀਆਂ ਲੈਣੀਆਂ ਹਨ। ਨਿਤ ਹਮਰੋ ਉਰ ਪਰ ਤੀਤੂ, ਹਾਂ ਸਾਡੇ ਮਨ ਦੇ ਵਿੱਚ ਹਮੇਸ਼ਾ ਯਕੀਨ ਹੈ। ਨਹ ਡੋਲਤ ਕਬ ਹੂੰ ਚੀਤੂ, ਡਰਦਾ ਵੀ ਕਦੇ ਚਿੱਤ ਡੋਲਦਾ ਨਹੀਂ। ਪਰਮੇਸ਼ਰ ਨਾਨਕ ਰੂਪਾ, ਨਾਨਕ ਸਾਹਿਬ ਤਾਂ ਪਰਮੇਸ਼ਰ ਦਾ ਰੂਪ ਹੈ। ਉਪਕਾਰੀ ਸੰਤ ਅਨੂਪਾ, ਉਪਕਾਰੀ ਹੈ ਸੰਤ ਉਪਮਾ ਤੋਂ ਰਹਿਤ। ਭਵ ਮਾਇਆ ਵਰਤਤ ਜੋ, ਸੰਸਾਰ ਦੇ ਵਿੱਚ ਮਾਇਆ ਵਰਤ ਰਹੀ ਹੈ ਨਾ ਇੱਧਰ ਉੱਧਰ ਲੋਕਾਂ ਵਿੱਚ। ਸ੍ਰੀ ਨਾਨਕ ਕੀ ਸਭ ਸੋ, ਸਾਰੀ ਦੀ ਸਾਰੀ ਮਾਇਆ ਗੁਰੂ ਨਾਨਕ ਸਾਹਿਬ ਦੀ ਹੈ, ਲੋਕ ਵਰਤ ਰਹੇ। ਤੁਮ ਚਾਹਤ ਜੇ ਅਬ ਦੇਖਾ, ਭਲਾ ਤੂੰ ਪਤੀ ਹੁਣ ਦੇਖਿਆ ਹੀ ਚਾਹੁੰਦਾ ਹੈ। ਕਰ ਲੀਜੈ ਸਭ ਹੀ ਲੇਖਾ, ਫਿਰ ਕਹਿੰਦੇ ਇਸ ਤਰ੍ਹਾਂ ਉਹ ਨਵਾਬ ਕੋਲ ਜਾ ਕੇ ਮੁਨਸ਼ੀ ਰਾਹੀਂ ਸਾਰਾ ਹਿਸਾਬ ਕਿਤਾਬ ਕਰ ਲੈ। ਜੋ ਵਧਾ ਕਦੋਂ ਹੋਏ ਪੂਰਾ, ਜਾਂ ਤਾਂ ਇਹਨਾਂ ਦਾ ਵਾਧਾ ਵੱਧ ਜਾਏਗਾ, ਨਹੀਂ ਤਾਂ ਫਿਰ ਪੂਰਾ ਤਾਂ ਹੋ ਹੀ ਜਾਵੇਗਾ। ਨਹ ਮਾਨਹ ਜੋ ਕਹਿ ਪੂਕੂਰਾ, ਕਹਿੰਦੇ ਇਸ ਤਰ੍ਹਾਂ ਜੋ ਤੁਸੀਂ ਉਹ ਚੁਗਲ ਝੂਠ ਬੋਲਦੇ ਹੈ ਨਾ, ਉਹ ਨਾ ਮੰਨੋ, ਐਵੇਂ ਝੂਠ ਬਕਦੇ। ਸੁਣ ਬੋਲਿਓ ਵਾਕ ਜਰਾਮਾ, ਪਤਨੀ ਤਾਂ ਸ਼ਰਧਾ ਦੇ ਬਚਨ ਸੁਣ ਕੇ ਜੈ ਰਾਮ ਫਿਰ ਬੋਲਿਆ ਹੈ। ਅਬ ਹਉ ਨਾ ਕਰੋ ਇਹ ਕੰਮ, ਇਹ ਪਤਨੀ ਫਿਰ ਇਹ ਮੈਂ ਕਿਉਂ ਕੰਮ ਕਰਨਾ ਜਦੋਂ ਤੈਨੂੰ ਨਿਚਿਆ ਵੀ ਇਹਨਾਂ ਦਾ ਘਾਟਾ ਨਹੀਂ ਪੈਂਦਾ ਹੈ। ਤੁਮਰੇ ਉਰ ਜਬ ਐਸੇ, ਤੁਹਾਡੇ ਹਿਰਦੇ ਵਿੱਚ ਇਸ ਤਰ੍ਹਾਂ ਦਾ ਨਿਚਿਆ ਹੈ। ਨਹ ਲੇਖਾ ਕਰ ਕੈਸੇ, ਮੈਂ ਕਹਿੰਦੇ ਨਵਾਬ ਕੋਲ ਜਾ ਕੇ ਕੈਸੇ ਲੇਖਾ ਕਰਨਾ, ਕਿਉਂ ਹਿਸਾਬ ਕਰਨਾ ਹੈ। ਬਚਪਨ ਹੈ ਨਾਨਕੀ ਸੁਣੀਏ, ਉਸ ਵੇਲੇ ਪਤੀ ਨੂੰ ਕਹਿਣ ਲੱਗੀ ਮੇਰੇ ਬਚਨ ਸੁਣੀਏ ਤੁਸੀਂ। ਅਬ ਲੇਖਾ ਲਹੋ ਨ ਗੁਣੀਏ, ਕਹਿੰਦੇ ਇਸ ਕਰਕੇ ਤੁਸੀਂ ਹਿਸਾਬ ਕਿਤਾਬ ਕਹਿੰਦੇ ਲੈ ਲਈਏ ਕਰ ਲਈਏ, ਕੋਈ ਐਸੀ ਵਿਚਾਰ ਨਾ ਕਰੀਏ। ਨਹ ਕੀਜੈ ਅਬ ਹੈ ਵਿਲੰਬਾ, ਹੇ ਪਤੀ ਜੀ ਹੁਣ ਕੋਈ ਦੇਰੀ ਨਾ ਢਿੱਲ ਮੱਠ ਨਾ ਕਰੀਏ। ਬੁਲਵਾਵੋ ਸੁਤ ਮਮ ਅੰਬਾ, ਮੇਰੇ ਮਾਂ ਦਾ ਜੋ ਸਪੁੱਤਰ ਗੁਰੂ ਨਾਨਕ ਹੈ ਉਹਨਾਂ ਨੂੰ ਹਿਸਾਬ ਕਿਤਾਬ ਲਈ ਸੱਦ ਲਵੋ। ਕਹਿ ਭੇਜੀ ਤੁਲਸਾ ਦਾਸੀ, ਉਸੇ ਵੇਲੇ ਆਉਂ ਕਹਿ ਕੇ ਤੁਲਸਾ ਦਾਸੀ ਨੂੰ ਭੇਜ ਦਿੱਤਾ ਹਟ ਸਾਹਿਬ ਵੱਲ। ਜਹ ਨਾਨਕ ਥੇ ਸੁਖ ਰਾਸੀ, ਸੁਖਾਂ ਦੇ ਖਜ਼ਾਨਾ ਰੂਪ ਗੁਰੂ ਨਾਨਕ ਸਾਹਿਬ ਹਟ ਤੇ ਬੈਠੇ ਨੇ। ਤੇਹ ਬੂਝਤ ਨਾਨਕ ਐਸੇ, ਆਓ ਤੁਲਸਾ ਨੂੰ ਆਈ ਦੇਖ ਕੇ ਗੁਰੂ ਨਾਨਕ ਸਾਹਿਬ ਜੀ ਉਸਨੂੰ ਇਸ ਤਰ੍ਹਾਂ ਪੁੱਛਦੇ। ਕਹੋ ਤੁਲਸਾ ਆਈ ਕੈਸੇ? ਤਰਸਾਂ ਦਾਸੀ ਦੱਸ ਤੂੰ ਕਿਸ ਤਰ੍ਹਾਂ ਚੱਲ ਕੇ ਆਈ ਇੱਥੇ ਹੱਟ ਤੇ? ਪੁਨ ਦਾਸੀ ਬਚਨ ਬਖਾਨੇ, ਦਾਸੀ ਨੇ ਤਰਸਾਂ ਦਾਸੀ ਨੇ ਪੁਨਾ ਬਚਨ ਕਹੇ, ਤੁਮ ਭਗਨੀ ਬਹੁ ਹਿਤਵਾਨੇ, ਤੁਹਾਡੀ ਜਿਹੜੀ ਭਾਵਨ ਹੈ ਨਾ ਬਹੁਤ ਪ੍ਰੇਮ ਪਿਆਰ ਕਰਨ ਵਾਲੀ ਹੈ, ਬਹੁ ਬਿਨੈ ਕਰੀ ਕਹਿ ਬਾਨੀ, ਉਸਨੇ ਮਾਰਾ ਬਹੁਤ ਹੀ ਕਹਿੰਦੇ ਇਸ ਤਰ੍ਹਾਂ ਬੇਨਤੀਆਂ ਵਾਲੀ ਮਾਣੀ ਕਹੀ ਹੈ, ਬੇਨਤੀਆਂ ਕੀਤੀਆਂ, ਤੇਹ ਦਰਸ਼ਨ ਕਰੁਣਾ ਠਾਨੀ, ਕਹਿੰਦੇ ਆ ਮਹਾਰਾਜ ਵੀ ਕਿਰਪਾ ਕਰਕੇ ਮੈਨੂੰ ਕਰਿਆ ਕਿ ਦਰਸ਼ਨ ਦੇਵੋ, ਇਉ ਆਈ ਤੁਮਰੇ ਪਾਸਾ, ਇਸ ਤਰ੍ਹਾਂ ਮਹਾਰਾਜ ਤੁਹਾਡੀ ਬਹਿਣ ਦੀ ਗੱਲ ਸੁਣ ਕੇ ਤੁਹਾਡੇ ਕੋਲ ਮੈਂ ਚੱਲ ਕੇ ਆਈ ਹਾਂ ਬੇਨਤੀ ਕਰਨ ਲਈ, ਉੱਠ ਚੱਲੀਏ ਸੁਸਾ ਅਵਾਸਾ, ਮਹਾਰਾਜ ਉੱਠ ਕੇ ਇੱਥੋਂ ਹੱਟ ਤੋਂ ਆਪਣੇ ਭੈਣ ਦੇ ਘਰ ਵੱਲ ਨੂੰ ਚੱਲ ਪਈਏ। ਦੋਹਰਾ ਸ੍ਰੀ ਨਾਨਕ ਬੋਲੇ ਬਚਨ, ਤੁਲਸਾਂ ਦਾਸੀ ਤੋਂ ਸੁਣ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਬਚਨ ਬੋਲੇ, ਚੱਲ ਤੁਲਸਾਂ ਹੋ ਆਏ, ਚੱਲ ਤੁਲਸਾਂ ਤੂੰ ਚੱਲ ਤੇ ਅਸੀਂ ਤੁਹਾਡੇ ਪਿੱਛੇ ਪਿੱਛੇ ਆਉਣੇ, ਮੁਝ ਕੋ ਲੀਨ ਬੁਲਾਏ ਢਿੱਗ, ਨੂੰ ਭੇਜ ਕੇ ਭਾਈ ਬਾਲਾ ਜੀ ਕਹਿੰਦੇ ਮੈਨੂੰ ਕੋਲ ਬੁਲਾ ਲਿਆ ਸਦ ਲਿਆ, ਪੂਜਤ ਭੇ ਗਤ ਦਾਏ, ਮੁਕਤੀ ਦਾਤਾ ਭਾਈ ਬਾਲਾ ਕਹਿੰਦੇ ਵੀ ਮੈਨੂੰ ਪੁੱਛਣ ਲੱਗ ਪਏ ਸਤਿਗੁਰੂ, ਹਾਕਲ ਛੰਦ ਕਿਉ ਹਮੈ ਬੁਲਾਇਓ ਬਾਲਾ, ਭਾਈ ਬਾਲਾ ਤੂੰ ਸਿਆਣਾ ਹੈ ਵੀ ਸਾਡੀ ਭੈਣ ਨੇ ਭਲਾ ਸਾਨੂੰ ਕਿਉਂ ਬੁਲਾਇਆ ਹੈ, ਭਰਮ ਹੋਇਓ ਔਰ ਇਹ ਕਾਲਾ, ਮੈਨੂੰ ਤਾਂ ਦਿਸਦਾ ਵੀ ਇਸ ਸਾਡੀ ਭੈਣ ਦੇ ਹਿਰਦੇ ਵਿੱਚ ਕੋਈ ਭਰਮ ਭੁਲੇਖਾ ਜਾ ਹੋਇਆ ਹੈ ਲੱਗਦਾ, ਮਮ ਚੁਗਲੀ ਕੀਨੀ ਕਾਹੂ, ਲੱਗਦਾ ਵੀ ਸਾਡੀ ਕਿਸੇ ਨੇ ਚੁਗਲੀ ਕਰਤੀ ਉਹਨਾਂ ਕੋਲ, ਮਨ ਲਖਿਅਤ ਹੈ ਵਿਦ ਯਾਹੂ, ਇਸ ਤਰ੍ਹਾਂ ਦੀ ਸਾਡੇ ਮਨ ਵਿੱਚ ਜਾਣੀ ਜਾਂਦੀ ਹੈ ਉਹਨਾਂ ਦੇ ਕੋਲ ਚੁਗਲੀ ਚੁਗਲਨੇ ਕਰ ਦਿੱਤੀ ਜਿਸ ਕਰਕੇ ਭਰਮ ਗਏ ਆ। ਸ੍ਰੀ ਅੰਗਦ ਸੋ ਕਹਿ ਬਾਲਾ, ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ ਸੁਣੀਏ, ਸਭ ਕਥਾ ਬਣਾਏ ਰਸਾਲਾ, ਸੁਣੀ ਜਿਹੜੀ ਕਥਾ ਬਣਾ ਕੇ ਕਹਿਣ ਲੱਗਿਆ ਹੈ, ਗੁਰ ਅੰਗਦ ਸੁਣੀਏ ਬੈਨਾ, ਗੁਰੂ ਅੰਗਦ ਸਾਹਿਬ ਜੀ ਬਚਨ ਸੁਣੀਏ ਆਪ, ਹੋ ਭਾਖਤ ਸੁਣੋ ਸੁਖੈਨਾ, ਮੈਂ ਉਸ ਵੇਲੇ ਮਹਾਰਾਜ ਨੂੰ ਕਿਹਾ ਹੇ ਸੁਖਾਂ ਦੇ ਕਰ ਗੁਰੂ ਨਾਨਕ ਸਾਹਿਬ ਜੀ ਸੁਣੋ, ਕੋ ਕਰ ਹੈ ਦੂਤੀ ਤੇਰੀ, ਗੁਰੂ ਨਾਨਕ ਸਾਹਿਬ ਤੁਹਾਡੀ ਕਿਹੜੇ ਚੁਗਲ ਨੇ ਚੁਗਲੀ ਕਰਨੀ ਹੈ, ਨਹਿ ਔਗਣ ਤਾ ਕਛ ਹੇਰੀ, ਤੁਹਾਡੇ ਵਿੱਚ ਕੋਈ ਔਗਣ ਗੁਨਾਹ ਤਾਂ ਦੇਖਿਆ ਨਹੀਂ ਜਾਂਦਾ ਹੈ, ਨਹਿ ਕਰਤੇ ਕਛੂ ਕੁਕਾਰਾ, ਕੀ ਤੁਸੀਂ ਇੱਥੇ ਹੱਥ ਤੇ ਬੈਠੇ ਕੋਈ ਮਾੜਾ ਕੰਮ ਤਾਂ ਕਰ ਨਹੀਂ ਰਹੇ, ਸੁਣ ਨਾਨਕ ਬਚਨ ਉਚਾਰਾ, ਭਾਈ ਬਾਲਾ ਤਾਂ ਸੁਣ ਕੇ ਮਹਾਰਾਜ ਨੇ ਬਚਨ ਕਿਹਾ ਉਸ ਨੂੰ, ਹੈ ਆਪਣ ਮੈਂ ਜੋ ਮਿਠਾਈ, ਭਾਈ ਬਾਲਾ ਜਿਹੜੀ ਹੱਟ ਵਿੱਚ ਮਿੱਠਾ ਪਿਆ ਹੈ, ਸੋ ਬਾਲਾ ਲੀਨ ਉਚਾਈ, ਭਾਈ ਬਾਲੇ ਉਹ ਥੋੜਾ ਬਹੁਤਾ ਮਿੱਠਾ ਤੂੰ ਚੁੱਕ ਲਾ ਇਹਦੇ ਵਿੱਚੋਂ, ਲੈ ਢਾਈ ਸਿਰ ਪਤਾਸੇ, ਭਾਈ ਬਾਲਾ ਜੀ ਨੇ ਸੁਣ ਕੇ ਢਾਈ ਕੁ ਸਿਰ ਪਤਾਸੇ ਜੇ ਚੁੱਕ ਲਏ, ਉੱਠ ਗੱਛਤ ਭੇ ਸੁਖ ਰਾਸੇ, ਸੁਖਾਂ ਦੇ ਖਜ਼ਾਨਾ ਰੂਪ ਜੀ ਉੱਠ ਕੇ ਹੱਟ ਤੋਂ ਘਰ ਵੱਲ ਨੂੰ ਚੱਲ ਪਏ ਨੇ, ਚੱਲ ਆਏ ਸੁਸਾ ਨਿਕੇਤਾ, ਆਪਣੇ ਭੈਣ ਦਾ ਘਰ ਉੱਤੇ ਚਲਦੇ ਆ ਪਹੁੰਚੇ ਹਨ, ਹੋ ਸੰਗ ਗਯੋ ਘਰ ਹੇਤਾ, ਭਾਈ ਬਾਲਾ ਜੀ ਕਹਿੰਦੇ ਮੈਂ ਵੀ ਪ੍ਰੇਮ ਕਰਕੇ ਨਾਲ ਹੀ ਚਲਿਆ ਗਿਆ ਗੁਰੂ ਨਾਨਕ ਸਾਹਿਬ ਜੀ ਦੇ, ਉੱਠ ਕੀਨੋ ਬਹੁ ਸਤਿਕਾਰੂ, ਆ ਭੈਣ ਨੇ ਉੱਠ ਕੇ ਅੱਗੋਂ ਬਹੁਤ ਸਤਿਕਾਰ ਕੀਤਾ, ਮੰਚ ਦੀਨ ਵਿਛਾਏ ਜੁਚਾਰੂ, ਕਿਹੜਾ ਸੋਹਣਾ ਪਣਗ ਸੀ ਉਹਨੂੰ ਚੰਗੀ ਤਰ੍ਹਾਂ ਵਿਛਾ ਦਿੱਤਾ ਹੈ, ਤਬ ਬੋਲੇ ਬੇਦਿਅਨ ਕੇਤਾ, ਪਣਗ ਤੇ ਬੈਠ ਰਹੇ ਬੇਦੀਆਂ ਦੇ ਕੁਲ ਦੇ ਤੁਜਾਰੂ ਗੁਰੂ ਨਾਨਕ ਸਾਹਿਬ ਜੀ ਬੋਲੇ ਭੈਣ, ਕਹ ਭਗਨੀ ਬੋਲਣ ਹੇਤਾ, ਹੇ ਭੈਣ ਸਾਨੂੰ ਬੁਲਾਉਣ ਦਾ ਕੀ ਕਾਰਨ ਹੈ, ਕੀ ਸਬੱਬ ਹੈ ਦੱਸ, ਤੁਮ ਹਮਕੋ ਬੋਲ ਪਠਾਇਓ, ਦੇਖੋ ਤੂੰ ਸਾਨੂੰ ਬੁਲਾਉਣ ਵਾਸਤੇ ਦਾਸੀ ਨੂੰ ਭੇਜਿਆ ਸੀ, ਸੁਣ ਆਇਸ ਮੈਂ ਚੱਲ ਆਇਓ, ਤੁਲਹਾਂ ਦਾਸੀ ਨਾ ਹੀ ਆਗਿਆ ਸੁਣ ਕੇ ਮੈਂ ਤੁਹਾਡੇ ਘਰ ਚੱਲ ਕੇ ਆ ਗਿਆ ਭੈਣ ਜੀ, ਕਹਿ ਕਾਲੂ ਤਨ ਜਾ ਭਾਈ, ਉਸ ਵੇਲੇ ਜਿਹੜੀ ਕਾਲੂ ਦੀ ਸਪੁੱਤਰੀ ਉਸਨੇ ਕਿਹਾ ਹੇ ਭਰਾ ਜੀ, ਤਬ ਦਰਸ਼ਨ ਮਨ ਲਲਚਾਈ, ਦਰਸ਼ਨ ਕਰਨ ਵਾਸਤੇ ਮੇਰਾ ਮਨ ਜ਼ਿਆਦਾ ਕਾਲਾ ਪੈ ਗਿਆ ਸੀ, ਤਬ ਭੇਜੀ ਤੁਲਸਾਂ ਦਾਸੀ, ਮਾਰਾ ਮੈਂ ਤੁਲਸਾਂ ਦਾਸੀ ਨੂੰ ਤੁਹਾਡੇ ਕੋਲ ਭੇਜਿਆ ਸੀ, ਅਬ ਦੇਖਤ ਹਿਰਦਾ ਵਿਕਾਸੀ, ਤੁਹਾਡੇ ਦਰਸ਼ਨ ਦੇਖ ਕੇ ਮੇਰਾ ਹਿਰਦਾ ਬੰਦਾ ਖਿੜ ਗਿਆ, ਖੁਸ਼ ਹੋ ਗਿਆ। ਸ੍ਰੀ ਨਾਨਕ ਬਚਨ ਉਚਾਰੇ, ਭੈਣ ਤੋਂ ਸੁਣ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਚਨ ਕਹੇ। ਸੁਣ ਭਗਨੀ ਹਿਰਦੈ ਤੁਮਾਰੇ, ਭੈਣ ਸੁਣ ਲਾ, ਤੁਹਾਡੇ ਹਿਰਦੇ ਵਿੱਚ ਜੋ ਹੈਗਾ ਹੈ, ਭਰਮ ਹੋਇਓ ਦੇਹ ਬਤਾਈ, ਜਿਹੜਾ ਕੋਈ ਸਾਡੇ ਸੰਬੰਧ ਵਿੱਚ ਭਰਮ ਲੇਖਾ ਤੋਂ ਖਲੋੜ ਗਿਆ, ਤੂੰ ਦੱਸ ਦੇ ਕਿਸ ਕਾਰਜ ਮੋਹੇ ਬੁਲਾਈ। ਆਵੇ ਦਰਸ਼ਨ ਦੀ ਗੱਲ ਨਹੀਂ ਹੈ, ਕਿਹੜੇ ਕੰਮ ਤੂੰ ਮੈਨੂੰ ਬੁਲਾਇਆ, ਕੋਈ ਭਰਮ ਭੁਲੇਖਾ ਹੋਇਆ, ਖੋਲ ਕੇ ਦੱਸ ਦੇ। ਬਚਪਨੇ ਨਾਨਕੀ ਐਸੇ, ਉਸ ਵੇਲੇ ਮਹਾਰਾਜ ਤੋਂ ਸੁਣ ਕੇ ਨਾਨਕੀ ਜੀ ਨੇ ਬਚਨ ਇਸ ਤਰ੍ਹਾਂ ਕਹੇ। ਤੁਮ ਜਾਣਤ ਸਭ ਵਿਦ ਜੈਸੇ, ਇਸ ਤਰ੍ਹਾਂ ਦੀ ਗੱਲਬਾਤ ਹੋਈ ਹੈ, ਸਾਰੇ ਢੰਗ ਤਰੀਕ ਨੂੰ ਤੁਸੀਂ ਜਾਣਦੇ ਹੋ, ਮੈਂ ਕੀ ਦੱਸਾਂ ਤੁਹਾਨੂੰ। ਹੋ ਅੰਤਰ ਜਾਮੀ ਜਾਣੋ, ਕਿਉਂਕਿ ਤੁਸੀਂ ਅੰਦਰਲੀਆਂ ਜਾਣਨ ਵਾਲੇ ਅੰਤਰ ਜਾਮੀ ਆ, ਸਭ ਜਾਣਦੇ ਹੀ ਹੋ। ਬਿਨ ਬੋਲਤ ਸਭ ਹੈ ਪਛਾਣੋ, ਬਿਨਾਂ ਬੋਲਣ ਤੋਂ ਸਾਰਾ ਕੁਝ ਤੁਸੀਂ ਅੰਦਰਲਾ ਜਾਣਦੇ ਪਛਾਣਦੇ ਹੀ ਹੋ। ਸੁਣ ਭਗਨੀ ਮੈਂ ਉਰ ਜਾਣੀ, ਮਹਾਰਾਜ ਸੁਣ ਕੇ ਕਹਿਣ ਲੱਗੇ, ਭੈਣ ਮੈਂ ਆਪਣੇ ਹਿਰਦੇ ਵਿੱਚ ਇਉਂ ਜਾਣਿਆ, ਮੁਰਦੂਤੀ ਕਹਿਣਾ ਬਖਾਨੀ, ਸੁਲਤਾਨ ਦੇ ਪਰਦੇ ਵਿੱਚੋਂ ਕਿਸੇ ਚੁਗਲ ਨੇ ਮੇਰੀ ਚੁਗਲੀ ਤੁਹਾਡੇ ਕੋਲੇ ਕੀਤੀ ਹੈ। ਹੈ ਆਗੇ ਹਮੈ ਸੰਦੇਹੋ, ਹਾਂ ਸਾਨੂੰ ਤਾਂ ਪਹਿਲਾਂ ਹੀ ਕਹਿੰਦੇ ਇਸ ਤਰ੍ਹਾਂ ਸੰਸਾ ਹੈ ਸੀ, ਸਭ ਲੇਖਾ ਕਰ ਅਬ ਕਰ ਲੇ ਹੋ, ਹੁਣੇ ਆਪਾਂ ਉੱਥੇ ਜਾ ਕੇ ਹਿਸਾਬ ਕਿਤਾਬ ਕਰ ਲਈਏ। ਬਹੁ ਦੇਰ ਭਈ ਬਿਨ ਲੇਖੇ, ਹਿਸਾਬ ਕੀਤੇ ਕਹਿਰ ਵਗੈਰ ਬਹੁਤ ਸਮਾਂ ਹੋ ਗਿਆ ਹੈ, ਧਨ ਨਿਕਸਤ ਕਿਤਨੋ ਸੇਖੇ, ਮੇਰਾ ਵਾਧੇ ਦਾ ਧਨ ਕਿੰਨਾ ਕੁ ਨਿਕਲਦਾ ਹਿਸਾਬ ਕਰਕੇ ਪਤਾ ਚੱਲ ਜਾਏਗਾ। ਮਿਟ ਜੈ ਹੈ ਮਨ ਸੰਦੇਹਾ, ਤੁਹਾਡੇ ਮਨ ਦਾ ਜਿਹੜਾ ਸੰਸਾ ਜਾ ਉਹ ਮਿਟ ਜਾਊਗਾ। ਇਉਂ ਪੂਰਬ ਹੀ ਮੁਝ ਪ੍ਰੇਹਾ, ਇਹ ਭੈਣਾ ਇਸ ਤਰ੍ਹਾਂ ਮੈਨੂੰ ਪਹਿਲਾਂ ਹੀ ਇੱਛਾ ਸੀ ਵੀ ਇਹ ਸੰਸਾ ਸਾਜਾ ਹਿਸਾਬ ਕਿਤਾਬ ਕੀਤੇ ਘਟਣ ਹੋਣਾ ਹੈ। ਸੁਣ ਭਗਨੀ ਦੇਤ ਦਿਲੇਸਾ, ਉਸ ਵੇਲੇ ਭੈਣ ਸੁਣ ਕੇ ਦਿਲਾਸਾ ਜਾ ਦੇਣ ਲੱਗੀ। ਨਹਿ ਕੋ ਭਰਾਤ ਅੰਦੇਸ਼ਾ, ਸਾਡੇ ਮਨ ਦੇ ਵਿੱਚ ਕੋਈ ਸੰਸਾ ਤੇ ਗੱਲ ਨਹੀਂ, ਕੋਈ ਫਿਕਰ ਨਹੀਂ, ਸਭ ਲੇਖਾ ਲੈਣਾ ਦੇਣਾ, ਜਿਹੜਾ ਸਾਰਾ ਹਿਸਾਬ ਕਿਤਾਬ ਲੈਣਾ ਦੇਣਾ ਹੈ। ਨਿਤ ਚੱਲੇ ਉਹ ਜਾਤ ਘੱਟ ਹੈ ਨਾ, ਮੇਰਾ ਸਾਰਾ ਕਹਿੰਦੇ ਵਧੀਆ ਚੱਲਿਆ ਜਾਂਦਾ, ਕੋਈ ਘੱਟ ਤਾਂ ਹੈ ਨਹੀਂ, ਨੁਕਸਾਨ ਤਾਂ ਹੈ ਨਹੀਂ, ਘਾਟਾ ਹੈ ਨਹੀਂ। ਭੋ ਭਗਨੀ ਸਤ ਅਲਾਈ, ਇਹ ਭੈਣ ਤੂੰ ਬਿਲਕੁਲ ਸੱਚੀ ਗੱਲ ਕਹੀ ਹੈ, ਧਰ ਲੇਖਾ ਲਾਜ ਨਰਾਈ, ਫੇਰ ਵੀ ਜਿਹੜਾ ਲੇਖਾ ਕਹਿੰਦੇ ਧਾਰਨ ਕਰ ਲੈਣ ਲੇਖਾ ਕਰ ਲੈਣਾ ਚਾਹੀਦਾ, ਇਹਦੇ ਵਿੱਚ ਕੋਈ ਲਜਿਆ ਦੀ ਸ਼ਰਮ ਦੀ ਗੱਲ ਨਹੀਂ। ਨਹਿ ਕਰੀਏ ਆਪ ਕਛ ਦੇਰਾ, ਭੈਣ ਜੀ ਕੋਈ ਦੇਰੀ ਨਹੀਂ ਕਰਨੀ ਚਾਹੀਏ, ਸਭ ਲੇਖਾ ਲੇਹ ਨਿਬੇਰਾ, ਕਹਿੰਦੇ ਇਸ ਤਰ੍ਹਾਂ ਉੱਥੇ ਜਾ ਕੇ ਸਾਰਾ ਹਿਸਾਬ ਕਿਤਾਬ ਨਿਬੇੜ ਹੀ ਲੈਣਾ ਚਾਹੀਦਾ। ਮਨ ਸੰਸਾ ਜਾਹੇ ਨਿਵਾਰਾ, ਮਨ ਦੇ ਜਿਹੜਾ ਕੋਈ ਸੰਸਾ ਉੱਠਿਆ ਨਿਵਰਤ ਹੋ ਜਾਵੇਗਾ। ਵਾ ਦੂਤਨ ਕਾ ਮੁਖ ਕਾਰਾ, ਚੁਗਲੀਆਂ ਕਰਨ ਵਾਲੇ ਚੁਗਲੋ, ਉਹਨਾਂ ਦਾ ਮੂੰਹ ਆਪੇ ਕਾਲਾ ਹੋ ਜਾਊਗਾ। ਸੁਣ ਭਗਨੀ ਬੈਨ ਉਚਾਰਾ, ਭੈਣ ਨੇ ਸੁਣ ਕੇ ਫਿਰ ਬਚਨ ਕਿਹਾ ਹੈ, ਜੋ ਉਪਜਿਓ ਹਿਰਦੇ ਵਿਚਾਰਾ, ਜਿਵੇਂ ਤੁਹਾਡੇ ਹਿਰਦੇ ਵਿੱਚ ਵਿਚਾਰ ਪੈਦਾ ਹੋਇਆ, ਮਨ ਜਾਣਹੁ ਕਰੀਏ ਸੋਈ, ਮਹਾਰਾਜ ਤੁਸੀਂ ਚੰਗਾ ਮਨ ਵੀ ਜਾਣਦੇ ਉਵੇਂ ਫਿਰ ਕਰ ਲਓ, ਜੋ ਹਿਰਦੈ ਹਰਖ ਤਬ ਹੋਈ, ਤੁਹਾਡੇ ਹਿਰਦੇ ਵਿੱਚ ਮਹਾਰਾਜ ਖੁਸ਼ੀ ਹੋਵੇ। ਲੈ ਸੰਗ ਚੱਲੇ ਜੈ ਰਾਮ, ਭੈਣ ਤੋਂ ਸੁਣ ਕੇ ਜੈ ਰਾਮ ਨੂੰ ਨਾਲ ਲੈ ਕੇ ਚੱਲ ਕੇ ਆਪ ਜੀ, ਜਹ ਦੌਲਤ ਖਾਂ ਕੋ ਧੰਮ, ਜਿੱਥੇ ਨਵਾਬ ਦੌਲਤ ਖਾਂ ਦਾ ਮਕਾਨ ਹੈ ਸੀ, ਮਿਲ ਨਵੀਂ ਸਿੰਧ ਸੋ ਵੈਸੇ, ਜਿਹੜਾ ਮੁਨਸ਼ੀ ਸੀ ਉਹਦੇ ਨਾਲ ਮਿਲ ਕੇ ਬੈਠ ਗਏ ਹਨ। ਨਰ ਪ੍ਰਾਕ੍ਰਿਤ ਹੋਵਹਿ ਜੈਸੇ, ਆਮ ਕੋਈ ਸੰਸਾਰੀ ਮਨੁੱਖ ਹੁੰਦਾ ਨਾ, ਉਸ ਤਰ੍ਹਾਂ ਆਪ ਮਹਾਰਾਜ ਸੰਸਾਰੀਆਂ ਮਨੁੱਖਾਂ ਵਾਂਗੂ ਜਾ ਬੈਠੇ ਉਹਦੇ ਕੋਲ ਹਿਸਾਬ ਦੇਣ ਲਈ, ਜੋ ਆਮਦ ਖਰਚ ਭਇਓ ਹੈ, ਜਿਹੜਾ ਸਾਢੇ ਤਿੰਨ ਮਹੀਨਿਆਂ ਵਿੱਚ ਆਮਦਨ ਹੋਈ ਹੈ ਜਾਂ ਖਰਚ ਹੋਇਆ ਹੈ, ਸਭ ਭਾਖ ਲਿਖਾਏ ਦਇਓ ਹੈ, ਕਹਿ ਕੇ ਸਾਰਾ ਮੁਨਸ਼ੀ ਨੂੰ ਲਿਖਾ ਦਿੱਤਾ ਹੈ। ਦੋਹਰਾ ਤੀਨ ਮਹੀਨੇ ਅਧਿਕ ਪੁਨ, ਪਹਿਲੇ ਸਾਢੇ ਤਿੰਨ ਕੁ ਮਹੀਨੇ ਹੈ ਸੀ, ਲੇਖਕ ਲੇਖਾ ਕੀਨ, ਮੁਨਸ਼ੀ ਨੇ ਕਹਿੰਦੇ ਸਾਰਾ ਜਿਹੜਾ ਹਿਸਾਬ ਕਿਤਾਬ ਪੂਰਾ ਕੀਤਾ ਹੈ। ਇੱਕ ਸੱਤ ਪੈਂਤੀ ਰਜਤ ਪਨ, ਕਹਿੰਦੇ ਹਿਸਾਬ ਕਰਨ ਤੋਂ ਬਾਅਦ ਇੱਕ ਸੌ ਪੈਂਤੀ ਵੀਹ ਰੁਪਈਏ ਵਾਧੇ ਦਾਨੀ ਦੀਨ ਗਰੀਬਾਂ ਨੂੰ ਦਾਨ ਦੇਣ ਵਾਲੇ ਉਹਨਾਂ ਦੇ ਵਾਧੇ ਦੇ ਨਿਕਲਿਆ ਏ ਨਫ਼ੇ ਦੇ ਨਿਕਲਿਆ ਏ ਹਾਕਲ ਛੰਦ ਕੀ ਕਮਲ ਨੈਣ ਜਬ ਲੇਖਾ ਕਮਲ ਵਰਗੇ ਨੇਤਰਾਂ ਵਾਲੇ ਸਤਿਗੁਰਾਂ ਨੇ ਮੁਨਸ਼ੀ ਨਾਲ ਹਿਸਾਬ ਕਿਤਾਬ ਕੀਤਾ ਤਬ ਨਿਕਸਿਓ ਇਤਨਾ ਸੇਖਾ ਇਸ ਤਰ੍ਹਾਂ ਵਾਧੂ ਜਿਹੜਾ ਵਾਧਾ ਨਿਕਲਿਆ 135 ਰੁਪਏ ਮਹਾਰਾਜ ਉਹਨਾਂ ਵਾਲੀ ਨਿਕਲਿਆ ਏ ਜੈ ਰਾਮ ਹਿਰਦੈ ਤਿਹ ਕਾਲਾ ਇਸ ਵੇਲੇ ਜਿਹੜਾ ਜੈ ਰਾਮ ਦਾ ਹਿਰਦਾ ਹੈ ਨਾ ਭੀ ਲੱਜਾ ਹਰਖ ਵਿਸਾਲਾ ਇਹ ਵੀ ਬਹੁਤ ਹਿਰਦੇ ਤੇ ਹਿਰਦੇ ਵਿੱਚ ਸ਼ਰਮਸ਼ਾਰ ਵੀ ਹੋਇਆ ਵੀ ਚੁਗਲੀਆਂ ਐਵੇਂ ਚੁਗਲੀਆਂ ਤੇ ਮੈਂ ਸੁਣ ਕੇ ਭਰਮ ਗਿਆ ਸੀ ਸੰਸਥਾ ਕਰ ਗਿਆ ਸੀ ਤੇ ਘਟੀ ਬਸੂਰਤ ਪੂਰਾ ਉਸ ਕਹਿੰਦੇ ਘੜੀ ਜੈ ਰਾਮ ਬਹੁਤ ਝੂਰਦਾ ਵੀ ਕਿਉਂ ਏ ਚੂਰੀਆਂ ਸੁਣ ਕੇ ਮੈਂ ਭਰਮ ਭੁਲੇਖਾ ਕਰਨਾ ਸੰਸਥਾ ਕਰਨਾ ਸੀ ਮੈਂ ਭਰਮਿਓ ਭਾਖੇ ਕੂਰਾ ਝੂਠ ਬੋਲਦੇ ਚੁਗਲਾ ਤੇ ਸੁਣ ਕੇ ਮੈਂ ਭਰਮ ਗਿਆ ਸੀ ਰਲ ਆਏ ਧਾਮ ਜਰਾਮ ਸਾਰਾ ਹਿਸਾਬ ਕਿਤਾਬ ਕਰਕੇ ਫਿਰ ਮਿਲ ਕੇ ਜੈ ਰਾਮ ਦੇ ਘਰੇ ਚਲਿਆ ਮਹਾਰਾਜ ਜੀ ਮਚ ਬੈਠੇ ਸੇਵਕ ਸਾਮ ਸੇਵਕਾਂ ਦੇ ਆਸਰਾ ਰੂਪ ਹੈ ਉਹ ਗੁਰੂ ਨਾਨਕ ਸਾਹਿਬ ਜੀ ਪਹਿਣ ਕਿਤੇ ਸਜ ਗਏ ਹਨ ਤਬ ਭਗਨੀ ਬੂਝਤ ਐਸੋ ਉਸ ਵੇਲੇ ਭੈਣ ਪੁੱਛਣ ਲੱਗ ਪਈ ਇਸ ਤਰ੍ਹਾਂ ਕਹੋ ਲੇਖਾ ਨਿਬਰਿਓ ਕੈਸੋ ਮਹਾਰਾਜ ਜੀ ਉੱਥੇ ਜਿਹੜਾ ਹਿਸਾਬ ਕਿਤਾਬ ਸੀ ਉਹ ਕਿਵੇਂ ਨਿਬੜਿਆ ਸੁਖ ਐਨਹਿ ਬੈਨ ਬਖਾਨੇ ਬੈਨ ਤੋਂ ਸੁਣ ਕੇ ਸੁਖਾਂ ਦੇ ਘਰ ਸਤਿਗੁਰੂ ਨੇ ਉਹ ਬਚਨ ਕਹੇ ਸੁਣ ਜੀਜਾ ਬਾਤ ਸੁਜਾਨੇ ਸੁਣ ਲੋ ਭੈਣ ਇਹ ਜਿਹੜੇ ਜੀਜਾ ਜੈ ਰਾਮ ਜੀ ਹੈ ਸਾਰੀ ਗੱਲ ਬਾਤ ਜਾਣਦੇ ਇਹ ਲੀਜਾ ਮੋਦੀ ਖਾਮਾ ਖਾਨਾ ਕਹਿੰਦੇ ਇਹਨਾਂ ਨੂੰ ਸਾਰਾ ਪਤਾ ਹੈ ਬਾਕੀ ਹੈ ਜਿਹੜਾ ਮੋਦੀ ਖਾਨੇ ਦਾ ਕੰਮ ਜਾ ਸੰਭਾਲ ਲੋ ਆਪਾਂ ਅਬ ਹੋਏ ਨਮੋ ਗੁਜਰਾਨਾ ਦੇ ਨਾਲ ਤਾਂ ਕਹਿੰਦੇ ਸਾਡਾ ਤਾਂ ਇਸ ਤਰ੍ਹਾਂ ਕਹਿੰਦੇ ਗੁਜ਼ਾਰਾ ਨਹੀਂ ਹੋਣਾ ਕੰਮ ਨਹੀਂ ਚੱਲਣਾ ਕਰਤਾਰੰ ਮਮ ਕਰਤਾਰੰ ਨਹੀਂ ਤਾਂ ਤੁਹਾਨੂੰ ਕਹਿੰਦੇ ਪੱਕੀ ਕਰਤਾਰ ਕਰਤਾਰ ਹੀ ਹੈ ਸਤਿ ਸ੍ਰੀ ਅਕਾਲ ਹੀ ਹੈ ਨਿਜ ਕਾਰਜ ਲੈ ਹੋ ਸੰਭਾਲ ਤੁਹਾਡਾ ਆਪਣਾ ਜਿਹੜਾ ਘਰ ਦਾ ਕੰਮ ਜਿਹਾ ਆਪੇ ਸੰਭਾਲੋ ਅਸੀਂ ਜਾਂਦੇ ਹਾਂ ਇੱਥੋਂ ਚੱਲਵੇ ਕੀ ਕੀਨੀ ਤਿਆਰੀ ਕਿਉਂ ਕਹਿ ਕੇ ਮਾਰਨ ਨੇ ਚੱਲਣ ਦੀ ਉੱਥੋਂ ਤਿਆਰੀ ਖਿੱਚ ਲਈ ਸ੍ਰੀ ਨਾਨਕ ਪਰ ਉਪਕਾਰੀ ਗੁਰੂ ਨਾਨਕ ਸਾਹਿਬ ਜੀ ਬਹੁਤ ਵੱਡੇ ਪਰਉਪਕਾਰੀ ਹੈ ਜੈ ਰਾਮ ਉੱਠਿਓ ਤਿਹ ਕਾਲਾ ਉਸੇ ਵੇਲੇ ਜੈ ਰਾਮ ਬੜੀ ਛੇਤੀ ਉੱਠ ਖੜੋਤਾ ਕਹਿ ਪਗ ਕਹਿ ਬਿਨੈ ਵਿਸਾਲਾ ਫੜ ਕੇ ਬਹੁਤ ਬੇਨਤੀਆਂ ਦੇ ਬਚਨ ਕਹਿਣ ਲੱਗਿਆ ਕਰ ਭਗਨੀ ਰੁਦਨ ਅਲਾਵੈ ਇਸ ਤਰ੍ਹਾਂ ਜਿਹੜੀ ਭੈਣ ਹੈ ਕਹਿੰਦੇ ਰੋ ਕੇ ਕਹਿੰਦੀ ਇਉਂ ਭਰਾਤਾ ਕਿਉਂ ਬਨ ਆਵੈ ਭਰਾ ਜੀ ਇਸ ਤਰ੍ਹਾਂ ਤੁਹਾਡਾ ਜਾਣਾ ਕਿਵੇਂ ਬਣਾਉਂਦਾ ਮੁਝ ਮਾਰਹ ਤੋ ਕਿਤ ਜਾਵਾ ਮੈਨੂੰ ਭੈਣ ਨੂੰ ਮਾਰੋ ਤਾਂ ਕਿਤੇ ਹੋਰ ਪਾਸੇ ਜਾਓ ਰਹੋ ਮੋਹ ਜਿਆਵਹੁ ਤੁਸੀਂ ਮੈਨੂੰ ਜਿਉਂਦਾ ਰੱਖਣਾ ਫਿਰ ਇੱਥੇ ਰਹੋ ਆਪ ਜੀ ਤੋ ਤੁਮ ਮਿਰਦੁਲ ਸਰਲ ਸੁਭਾਉ ਦੇਖੋ ਤੁਹਾਡਾ ਬੜਾ ਕੋਮਲ ਸੁਭਾਅ ਹੈ ਨਿਸ਼ਕਪਟ ਸੁਭਾਅ ਕਰ ਔਗਣ ਚਿਤ ਨਕਾਉ ਸਾਡਾ ਜਿਹੜਾ ਔਗਣ ਹੈ ਉਹ ਚਿਤ ਵੀ ਤੁਸੀਂ ਬਹੁਤਾ ਯਾਦ ਨਾ ਕਰੋ ਹਮ ਭੁੱਲਣ ਹਾਰ ਸਦਾਈ ਅਸੀਂ ਤਾਂ ਹਮੇਸ਼ਾ ਜੀ ਭੁੱਲਣ ਹਾਰ ਹਾਂ ਤੁਮ ਬਖਸ਼ਹ ਕਿਉਂ ਨਹਿ ਪਾਈ ਭਰਾ ਤੁਸੀਂ ਪਰਮੇਸ਼ਰ ਰੂਪ ਹੈ ਤੁਸੀਂ ਔਗਣਾਂ ਨੂੰ ਕਿਉਂ ਨਹੀਂ ਬਖਸ਼ ਰਹੇ ਹੋ ਦੋਹਰਾ ਕਮਲ ਨੈਣ ਮੁਖ ਬੈਨ ਕਹਿ ਉਸ ਵੇਲੇ ਕਮਲ ਵਰਗੇ ਨੇਤਰਾਂ ਵਾਲੇ ਮੁਖੋਂ ਬਚਨ ਕਹਿਣ ਲੱਗੇ ਸੁਣ ਜੀਜਾ ਜੈ ਰਾਮ ਜੈ ਰਾਮ ਜੀ ਸੰਸਾਰੀ ਸੰਬੰਧ ਕਰਕੇ ਸਾਡੇ ਜੀਜਾ ਲੱਗਦੇ ਪੁਨ ਘਾਟੋ ਜੇ ਆਵਈ ਜੇ ਮੋਦੀ ਖਾਨੇ ਦੇ ਹਿਸਾਬ ਕਿਤਾਬ ਕਰਨ ਹੋਰੇ ਫਿਰ ਜੇ ਘਾਟਾ ਹੋ ਗਿਆ ਕਿਉਂ ਕਰ ਹੂੰ ਇਹ ਆਕਾਮ ਆਪਾਂ ਇਹ ਕੰਮ ਹੀ ਕਿਉਂ ਕਰਨਾ ਘਾਟੇ ਵਾਲਾ ਤਿਰਭੰਗੀ ਛੰਦ ਜੈ ਰਾਮ ਬਖਾਨੀ ਸਭ ਨੇ ਬਾਨੀ ਉਸ ਵੇਲੇ ਜੈ ਰਾਮ ਨੇ ਬੇਨਤੀ ਸਹਿਤਿਓ ਬਚਨ ਬਾਣੀ ਕਿਹਾ ਨਹਿ ਮੈਂ ਜਾਨੀ ਸ਼ਕਤ ਸਭੈ ਤੁਹਾਡੀ ਸਾਰੀ ਸ਼ਕਤੀ ਨੂੰ ਮੈਂ ਸਮਝ ਨਹੀਂ ਸਕਿਆ ਸੀ ਕਿੰਚਤ ਹੋ ਜਾਨੀ ਬਹੁ ਅਨਜਾਨੀ। ਮੈਂ ਤਾਂ ਬਹੁਤਾ ਪਹਿਲਾਂ ਅਣਜਾਣ ਸੀ, ਹੁਣ ਥੋੜੀ ਬਹੁਤੀ ਆਪਦੀ ਸ਼ਕਤੀ ਨੂੰ ਜਾਣਿਆ। ਉਰ ਸਭ ਜਾਨੀ ਲਖ ਹੋ ਅਵੈ। ਹਾਂ, ਹਿਰਦੇ ਵਿੱਚ ਤੁਸੀਂ ਜਾਣ ਲਈ ਆ, ਮੈਂ ਵੀ ਜਾਣਦਾ ਹੁਣ ਵੀ ਤੁਸੀਂ ਹਿਰਦੇ ਦੀ ਸਾਰੀ ਜਾਣ ਲਈ ਗਲੀ, ਤੁਸੀਂ ਅੰਤਰ ਜਾਮੀ। ਪਰਮੇਸ਼ਵਰ ਪੂਰਨ ਕਲ ਮਲ ਚੂਰਨ। ਹਿਰਦੇ ਵਿੱਚ ਸਭ ਤਰ੍ਹਾਂ ਜਾਣ ਲਈ ਆ, ਤੁਸੀਂ ਵੀ ਜਾਣਦੇ ਹੋ ਅੰਤਰ ਜਾਮੀ। ਤੁਸੀਂ ਤਾਂ ਪੂਰਨ ਪਰਮੇਸ਼ਵਰ ਹੋ, ਪਾਪਾਂ ਨੂੰ ਚੂਰਨ ਚੂਰਾ ਚੂਰਾ ਕਰ ਦੇਣ ਵਾਲੇ। ਗੁਣ ਸੰਪੂਰਨ ਅਵਤਾਰੀ। ਸਮੂਹ ਗੁਣਾਂ ਨਾਲ ਭਰੇ ਪਏ ਹੋ, ਅਵਤਾਰੀ ਪੁਰਸ਼ ਹੋ। ਮੁਝ ਬਖਸ਼ ਗੁਨਾਹੂ ਸੁਨ ਕਰ ਕਾਹੂ। ਮਾਰਾ ਮੇਰਾ ਗੁਨਾਹ ਬਖਸ਼ ਦੀਏ, ਮੈਂ ਕਿਸੇ ਚੁਗਲ ਕੋਲੋਂ ਸੁਣ ਕਰਕੇ। ਉਰ ਪਰਮਾਹੂ ਦੁਖ ਟਾਰੀ। ਦੁੱਖਾਂ ਨੂੰ ਦੂਰ ਕਰਨ ਵਾਲੇ ਸਤਿਗੁਰੂ, ਮੈਂ ਹਿਰਦੇ ਵਿੱਚ ਪਰਮ ਗਿਆ, ਭਟਕ ਗਿਆ ਸੀ। ਪੁਨ ਸੁਸਾ ਅਲਾਈ ਸੁਨ ਸੁਖਦਾਈ। ਭੈਣ ਨੇ ਕਿਹਾ, ਹੇ ਸੁਖਦਾਈ ਵੀਰ ਸੁਣੋ, ਜੇ ਘਟ ਜਾਈ ਦਰਬ ਕਵੈ। ਹਿਸਾਬ ਕਿਤਾਬ ਕਰ ਸੁਣ, ਕਿਤੇ ਕਿਤੇ ਧਨ ਘਟ ਗਿਆ। ਜਹ ਕਹਿਤੇ ਲਿਆਈ ਦੇ ਪੁਰਾਈ। ਕਹਿੰਦੇ ਜਿੱਥੋਂ ਕਿੱਥੋਂ ਲਿਆ ਕੇ ਮੈਂ ਪੂਰਾ ਕਰ ਦਿਆਂਗੀ। ਨਹਿ ਤੁਮ ਗਮਨੋ ਰਹੋ ਅਵੈ। ਇਸ ਕਰਕੇ ਤੁਸੀਂ ਨੀ ਕਿਸੇ ਪਾਸੇ ਜਾਣਾ, ਇੱਥੇ ਹੀ ਰਹੋ ਆਪ ਜੀ। ਹਮ ਫੇਰ ਨ ਕਹਿ ਤੂਸ਼ਨ ਰਹਿ। ਅਸੀਂ ਮੁੜ ਕੇ ਨੀ ਤੁਹਾਨੂੰ ਕਦੇ ਕਹਾਂਗੇ, ਬਿਲਕੁਲ ਚੁੱਪ ਰਹਾਂਗੇ। ਸਭ ਸੁਖ ਲਹਿ ਪਾਸ ਰਹੇ। ਤੁਹਾਡੇ ਕੋਲ ਰਹਿਣ ਕਰਕੇ ਅਸੀਂ ਦੋਵੇਂ ਜੀ ਸੁਖ ਲਵਾਂਗੇ। ਮਨ ਰੋਸ ਨਿਵਾਰੋ ਕਰੁਣਾ ਧਾਰੋ। ਰੱਬ ਸਾਡੇ ਤੇ ਤਰਸ ਧਾਰੋ, ਮਨ ਵਿੱਚੋਂ ਗੁੱਸਾ ਦੂਰ ਕਰੋ। ਬਿਰਹਿਨ ਟਾਰੋ ਪੰਥ ਗਹੇ। ਇਸ ਕਰਕੇ ਮਾਰਾ ਵਿਛੋੜੇ ਵਿੱਚ ਨਾ ਸਾਨੂੰ ਪਾਓ, ਆਪ ਜੀ ਰਸਤਾ ਫੜ ਰਹੇ ਹੋ। ਨਿਕਟ ਬਖਾਨੀ ਇਹ ਬਾਰ ਬਾਨੀ। ਭਾਈ ਬਾਲਾ ਜੀ ਕਹਿੰਦੇ, ਮੈਂ ਕੋਲ ਖੜੋਤਾ ਸੀ, ਉਹ ਕਿਹਾ ਜਿਹੜੀ ਸ੍ਰੇਸ਼ਟ ਬਚਨ, ਨਾਨਕ ਸਾਨੀ ਅਵਰ ਨਹੀਂ। ਮਾਰਾ ਗੁਰੂ ਨਾਨਕ ਦੇ ਬਰਾਬਰ ਹੋਰ ਨਹੀਂ ਕੋਈ ਹੋ ਸਕਦਾ। ਜੋ ਰਗਵਰ ਕਿਸ਼ਨਾ ਧਰ ਤਨ ਵਿਸ਼ਨਾ। ਜੋ ਰਾਮ ਜੀ ਸਨ, ਕ੍ਰਿਸ਼ਨ ਜੀ ਸਨ, ਜਾਂ ਵਿਸ਼ਨੂੰ ਜੀ ਸਨ, ਉਹਨਾਂ ਨੇ ਸਰੀਰ ਧਾਰਿਆ। ਹੈ ਪਤ ਜਿਸਨਾ ਰੂਪ ਸਹੀ। ਜਿਹੜੇ ਇੰਦਰ ਦੇ ਵੀ ਮਾਲਕ ਹਨ, ਉਹਨਾਂ ਦਾ ਨਿਚੇ ਕਰਕੇ ਗੁਰੂ ਨਾਨਕ ਸਰੂਪ ਹੈ। ਯੁਗ ਪਦ ਅਰਬਿੰਦਾ ਆਨੰਦ ਕੰਦਾ। ਦੋਵੇਂ ਚਰਨ ਕਮਲ ਜੋ ਆਨੰਦੇ ਬੱਦਲ ਹਨ। ਸੁਖਦ ਮੁਕੰਦਾ ਅਗਟਾਰੀ। ਹਾਂ, ਸੁਖ ਦੇਣ ਵਾਲੇ, ਮੁਕਤੀ ਦਾਤੇ, ਪਾਪਾਂ ਨੂੰ ਦੂਰ ਕਰਨ ਵਾਲੇ। ਜਨ ਕਰੁਣਾ ਕਰ ਸਭ ਜਗ ਠਾਕੁਰ। ਦੁਨਾ ਤੇ ਕਿਰਪਾ ਕਰਨ ਵਾਲੇ ਸਾਰੇ ਸੰਸਾਰ ਦੇ ਮਾਲਕ। ਗਿਆਨ ਦਿਵਾਕਰ ਭੁਜ ਭਾਰੀ। ਗਿਆਨ ਦੇ ਸੂਰਜ ਭਾਰੀ ਅਜਾਨ ਬਾਹਾਂ ਵਾਲੇ। ਦੋਹਰਾ ਸ੍ਰੀ ਅੰਗਦ ਜੀ ਸੁਣੋ ਮੈਂ। ਹੇ ਗੁਰੂ ਅੰਗਦ ਸਾਹਿਬ ਜੀ ਸੁਣੋ, ਮੈਂ ਉਸ ਵੇਲੇ ਬਿਮਤਬ ਕਹਿ ਕਰ ਬੰਦ। ਇਸ ਤਰ੍ਹਾਂ ਦੋਵੇਂ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਕਿਹਾ। ਬਹੁਰ ਬਚਨ ਉਚਰੇ ਰੁਚਰ। ਹਾਂ, ਫਿਰ ਸੋਹਣੇ ਬਚਨ ਉਚਾਰਨ ਕੀਤੇ। ਕਰਨ ਰੋਸ ਹਿਤ ਮੰਦ। ਜਿਹੜਾ ਜਿਹੜਾ ਮਹਾਰਾਜ ਨੂੰ ਗੁੱਸਾ ਆਇਆ ਉਹਨੂੰ ਘੱਟ ਕਰਨ ਵਾਸਤੇ। ਕੁੰਡਲੀਆ ਛੰਦ ਸੁਸਾ ਸੁਸਾਪਤ ਦੀਨ ਹੋਇ। ਗੁਰੂ ਨਾਨਕ ਸਾਹਿਬ, ਦੇਖੋ ਤੁਹਾਡੀ ਭੈਣ ਵੀ, ਤੁਹਾਡਾ ਜਿਹੜਾ ਇਹ ਭੈਣ ਦਾ ਪਤੀ ਅਜੈ ਰਾਮ, ਇਹ ਮਹਾਰਾਜ ਦੀਨ ਹੋ ਰਹੇ ਹੈ। ਬਿਨੈ ਭਨਤ ਬਹੁ ਬਾਰ। ਦੇਖੋ, ਬਹੁਤ ਵਾਰੀ ਤੁਹਾਡੇ ਅੱਗੇ ਬੇਨਤੀਆਂ ਕਰ ਰਹੇ ਹੈ। ਪਗ ਪਕਰਤ ਮਨ ਪ੍ਰੇਮ ਧਰ। ਮਨ ਵਿੱਚ ਧਰ ਕੇ ਤੁਹਾਡੇ ਚਰਨ ਫੜ ਰਿਹਾ ਦੋਵੇਂ ਜੀ। ਰਹੀਏ ਜੀਜਾ ਗਾਰ। ਇਸ ਕਰਕੇ ਮਾਰਾ ਮੇਰੀ ਭਾਈ ਬੇਲੀ ਦੀ ਬੇਨਤੀ, ਇਹਨਾਂ ਦੇ ਘਰ ਵਿੱਚ ਹੀ ਰਹਿ ਪਈ। ਰਹੀਏ ਜੀਜਾ ਗਾਰ ਬਚਨ ਪੁਨ। ਮਾਰਾ ਜਿਹੜਾ ਜੈ ਰਾਮੇ ਦੇ ਘਰ ਦੇ ਰਹਿ ਗਏ ਪੁਨਾ ਜਿਹੜੇ ਬਚਨ। ਪੁਨ ਨਹਿ ਫੇਰੋ, ਬਾਰ ਬਾਰ ਇਹਨਾਂ ਦੇ ਬਚਨਾਂ ਨੂੰ ਮਾਰਾ ਆ ਮੋੜੋ, ਨਾ ਇਹਨਾਂ ਦੇ ਘਰੇ ਰਹੋ, ਬਚਨ ਮੰਨ ਲਓ। ਦਇਆ ਐਨ ਸੁਖ ਦੈਨ। ਆਪ ਦਇਆ ਦੇ ਘਰ ਹੋ, ਸੁਖਾਂ ਦੇ ਦੇਣ ਵਾਲੇ ਹੋ। ਪਰਮ ਪ੍ਰੇਮੀ ਇਨ ਹੇ ਰਹੋ। ਇਹਨਾਂ ਮਾਰਾ ਦੋਹਾਂ ਜੀ ਨੂੰ ਬਹੁਤ ਪ੍ਰੇਮੀ ਪਿਆਰੇ ਵੇਖੋ। ਵੱਡਿਆਂ ਕੇ ਮਨ ਕਰੋ ਕ੍ਰੋਧ ਜਾਓ। ਮਾਰਾ ਜਿਹੜੇ ਵੱਡੇ ਪੁਰਸ਼ ਹੁੰਦੇ, ਉਹਨਾਂ ਦੇ ਮਨ ਦੇ ਜਿਹੜਾ ਗੁੱਸਾ ਜਿਹਾ ਹੁੰਦਾ, ਇਉਂ ਹੀ ਹੁੰਦਾ। ਹੁੰਦਾ ਹੈ। ਪਾਵਕ ਸਰਸ ਉਦੋਤ ਕਹਿੰਦੇ ਇਸ ਤਰ੍ਹਾਂ ਬਲ ਪੈਂਦੀ ਹੈ, ਪ੍ਰਗਟ ਹੋ ਜਾਂਦੀ ਹੈ। ਕਰਤ ਬੇਨਤੀ ਬੰਦਨ, ਇਹ ਵੱਡਿਆਂ ਦੇ ਅੱਗੇ ਕਹਿੰਦੇ ਬੇਨਤੀ ਕਰਦੀ ਹੈ, ਮੱਥਾ ਟੇਕ ਦਈਏ। ਪਾਰ ਬੁਝਾਵਨ ਹੋਤ, ਇਸ ਤਰ੍ਹਾਂ ਜਿਵੇਂ ਅੱਗ ਤੇ ਪਾਣੀ ਪਾ ਦਈਏ ਤੇ ਅੱਗ ਦਾ ਬੁਝਾਉਣਾ ਹੋ ਜਾਂਦਾ, ਇਸ ਤਰ੍ਹਾਂ ਬੇਨਤੀ ਹੈ ਤੇ ਮੱਥਾ ਟੇਕਣ ਰੂਪ ਜਲ ਪਾਉਣ ਨਾਲ ਕਹਿੰਦੇ ਅੱਗ ਬੁੱਝ ਜਾਂਦੀ ਹੈ, ਕ੍ਰੋਧ ਗੁੱਸਾ ਨਿਵਿਰਤ ਹੋ ਜਾਂਦਾ ਹੁੰਦਾ ਵੱਡਿਆਂ ਦਾ। ਕਮਲ ਨੈਣ ਸੁਣ ਬੈਨ ਮਮ, ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ, ਮੇਰੇ ਬਚਨਾਂ ਨੂੰ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਨੇ ਪੈ ਗਏ ਪਰਮ ਕਿਰਪਾਲ, ਝੱਟ ਪਾਟੀ ਗੁੱਸਾ ਜਾ ਛੱਡ ਕੇ ਬੜੇ ਦਿਆਲੂ ਕਿਰਪਾਲੂ ਹੋ ਗਏ। ਬਾਣੀ ਸਾਨੀ ਹੇਤ ਜਨ, ਜਨਾਂ ਨੂੰ ਜਿਹੜੀ ਕਹਿੰਦੇ ਪ੍ਰੇਮ ਵਾਲੀ ਬਾਣੀ ਹੈ, ਬੋਲੇ ਸੁਖਦ ਰਸਾਲ, ਸੁਖ ਦੇਣ ਵਾਲੀ ਸੁੰਦਰ ਬਾਣੀ ਫਿਰ ਬੋਲੇ ਆਪ ਜੀ, ਬੋਲੇ ਸੁਖਦ ਰਸਾਲ, ਇਸ ਤਰ੍ਹਾਂ ਸੁਖ ਦੇਣ ਵਾਲੇ ਸੁੰਦਰ ਬਚਨ ਬੋਲੇ। ਭਨਿਓ ਬਾਲੇ ਬਚ ਤੇਰਾ, ਕਿਹਾ ਵੀ ਹੇ ਭਾਈ ਬਾਲਾ ਤੇਰਾ ਜਿਹੜਾ ਬਚਨ ਹੈ, ਕਬ ਹੈ ਨਾ ਹੋ ਰਹਤਾ ਹੈ, ਕਦੇ ਵੀ ਅਸੀਂ ਮੋੜਾਂਗੇ ਨਹੀਂ। ਲਖੋ ਇਸ ਵਿਦ ਮਤ ਮੇਰਾ, ਇਸ ਤਰ੍ਹਾਂ ਦਾ ਸਾਡਾ ਜਿਹੜਾ ਮਨ ਦਾ ਖਿਆਲ ਹੈ ਜਾਣ ਲੈ। ਇਸ ਥਿਤ ਪੁਨ ਕਰੀ, ਇਸ ਤਰ੍ਹਾਂ ਭਾਈ ਬਾਲਾ ਜੀ ਨੂੰ ਕਹਿ ਕੇ ਇੱਥੇ ਮਹਾਰਾਜ ਨੇ ਟਿਕਾਣਾ ਕਰ ਲਿਆ। ਦੀਨਾ ਨਾਥ ਦਿਆਲ, ਗਰੀਬਾਂ ਤੇ ਦਿਆਲਤਾ ਕਰਨ ਵਾਲੇ, ਦੇਖੇ ਦਰਸ਼ਨ ਦੁੱਖ ਦਹੈ, ਇਹਨਾਂ ਦੇ ਦਰਸ਼ਨ ਦੇਖਿਆ ਦੁੱਖ ਸੜ ਜਾਂਦੇ। ਜਨ ਦਾਤਾ ਜੋ ਵਿਸਾਲ, ਜਨਾਂ ਦੇ ਦਾਤੇ ਹਨ ਬਹੁਤ ਵੱਡੇ। ਦੋਹਰਾ ਦੰਪਤ ਮੁਜਸੋਂ ਭਾਖ ਹੀ, ਦੋਵੇਂ ਜੀ ਕਹਿੰਦੇ ਮੈਨੂੰ ਕਹਿਣ ਲੱਗੇ, ਧਰ ਕੈ ਅਧਿਕ ਸਨੇਹ, ਬਹੁਤ ਹੀ ਪ੍ਰੇਮ ਪਿਆਰ ਰੱਖ ਕੇ, ਆਜ ਭਰਾਤ ਦੀਨੋ ਨਯੋ, ਇਹ ਭਾਈ ਬਾਲਾ ਅੱਜ ਤੂੰ ਜਿਹੜਾ ਭਰਾ ਹੈ ਸਾਨੂੰ ਕਹਿੰਦੇ ਇਸ ਤਰ੍ਹਾਂ ਦੂਜੀ ਵਾਰ ਨਵਾਂ ਦੇ ਦਿੱਤਾ। ਧਨ ਧਨ ਬੁੱਧ ਗੇ, ਧਨ ਹੈ ਧਨ ਤੇਰੀ ਜਿਹੜੀ ਬੁੱਧੀ ਹੈ, ਸੇਵਾ ਨਿਸ ਬਾਸੁਰ ਕਰਤ, ਭਾਈ ਬਾਲਾ ਤੂੰ ਦਿਨੇ ਰਾਤ ਇਹਨਾਂ ਦੀ ਸੇਵਾ ਕਰਦਾ ਹੈ, ਜਾਂ ਤੇ ਕਰੁਣਾ ਪੂਰ, ਭਾਈ ਬਾਲਾ ਤੇਰੇ ਤੇ ਇਹਨਾਂ ਦੀ ਬੜੀ ਕਿਰਪਾ ਹੈ, ਸ਼ਰਧਾ ਤੁਮਰੈ ਉਰਪ ਦਈ, ਇਸੇ ਕਰਕੇ ਤੇਰੇ ਹਿਰਦੇ ਵਿੱਚ ਸ਼ਾਹ ਸ਼ਰਧਾ ਇਹਨਾਂ ਨੇ ਦੇ ਦਿੱਤੀ ਹੋਈ। ਭਇਓ ਭਰਮ ਮਨ ਦੂਰ, ਤੇਰੇ ਮਨ ਦੇ ਭਰਮ ਭੁਲੇਖੇ ਸਾਰੇ ਦੂਰ ਹੋਏ ਪਏ। ਸੋਰਠਾ ਹਰਖਤ ਸਭ ਸੁਖ ਪਾਏ, ਹਾਂ ਸਾਰੇ ਖੁਸ਼ ਹੋਏ, ਸਾਰਿਆਂ ਨੇ ਸੁਖ ਪਾਇਆ ਹੈ। ਸ੍ਰੀ ਨਾਨਕ ਆਪਨ ਚੱਲੇ, ਨਾਨਕ ਸਾਹਿਬ ਜੀ ਜੋ ਹਟ ਸਾਹਿਬ ਹੈ ਮੋਦੀ ਖਾਨਾ ਉੱਧਰ ਨੂੰ ਚੱਲ ਪਏ, ਮੰਦ ਮੰਦ ਗਤ ਜਾਏ, ਹੌਲੀ ਹੌਲੀ ਕਹਿੰਦੇ ਟੁਰ ਟੁਰਦੇ ਚਲੇ ਜਾ ਰਹੇ। ਕਬ ਜਾਵਤ ਵਲ ਹਾਰ ਨੇ, ਸਹਿਜ ਸਹਿ ਜਾ ਰਹੇ ਹੈ। ਕਵੀ ਸੰਤੋਖ ਸਿੰਘ ਕਹਿੰਦੇ ਐਸੇ ਸਤਿਗੁਰਾਂ ਨੂੰ ਜਾਂਦਿਆਂ ਦੇਖ ਕੇ ਬਲਹਾਰ ਜਾ ਰਿਹਾ ਹੈ। ਲੇਖੇ ਤੇ ਜਾਓ ਸੇਖ, ਜਿਹੜਾ ਕਹਿੰਦੇ ਹਿਸਾਬ ਕਰਨ ਤੋਂ ਵਾਧਾ ਹੈ ਸੀ। ਦੀਨੋ ਦੌਲਤ ਖਾਨ ਧਨ, ਦੌਲਤ ਖਾਨ 135 ਰੁਪਏ ਵਾਧੇ ਦੇ ਵੀ ਦੇ ਦਿੱਤੇ। ਹਰਖਿਓ ਹਿਰਦੈ ਵਿਸੇਖ, ਵਾਧਾ ਨਿਕਲਿਆ ਹਿਰਦੇ ਵਿੱਚ ਬਹੁਤ ਖੁਸ਼ ਹੋਇਆ। ਤੇ 17 ਸੈ ਅਧਿਕ, ਮੋਦੀ ਖਾਲਾ ਚਲਾਉਣ ਵਾਸਤੇ ਕਹਿੰਦੇ 1700 ਹੋਰ ਜ਼ਿਆਦਾ ਦੇ ਦਿੱਤਾ। ਹਿੰਦੂ ਤੁਰਕ ਬਹੁ ਆਏ, ਜਿੰਨੇ ਮੁਸਲਮਾਨ ਤੇ ਹਿੰਦੂ ਉੱਥੇ ਬਹੁਤੇ ਆਏ। ਦੇਤ ਵਧਾਈ ਮਿਲ ਸਭੈ, ਸਾਰਿਆਂ ਨੂੰ ਮਿਲ ਮਿਲ ਕੇ ਸਾਰੇ ਵਧਾਈਆਂ ਦਿੰਦੇ। ਭਾਖ ਹੈ ਬਹੁਰ ਸੁਣਾਏ, ਫਿਰ ਉਸ ਤੋਂ ਬਾਅਦ ਸੁਣਾ ਕੇ ਉਹ ਵੀ ਕਹਿੰਦੇ, ਹਮ ਹੈ ਸੁਣਿਓ ਕ੍ਰਿਤ ਤਜ ਦਈ, ਅਸੀਂ ਤਾਂ ਉਹ ਵੀ ਸੁਣਿਆ ਸੀ ਵੀ ਤੁਸੀਂ ਮੋਦੀ ਖਾਨਾ ਅੱਗੇ ਕਰਨ ਲਈ ਛੱਡ ਦਿੱਤਾ ਹੈ। ਦੋਹਰਾ ਅਧਿਕ ਕੀਨ ਅਫਸੋਸ, ਅਸੀਂ ਤਾਂ ਸੁਣ ਕੇ ਮਾਰਾ ਬੜਾ ਕਹਿੰਦੇ ਅਫਸੋਸ ਕੀਤਾ, ਗਮ ਕੀਤਾ ਸੀ। ਤੁਮ ਉਪਕਾਰ ਸਰੀਰ, ਤੁਹਾਡਾ ਤਾਂ ਪਰਉਪਕਾਰ ਕਰਨ ਵਾਲਾ ਸਰੀਰ ਹੈ। ਕ੍ਰਿਤ ਲੀਨੀ ਹਰਖੇ ਸੁਣਤ, ਜਦੋਂ ਅਸੀਂ ਸੁਣਿਆ ਵੀ ਮਹਾਰਾਜ ਨੇ ਦੁਬਾਰਾ ਇਹ ਕੰਮ ਸੰਭਾਲ ਲਿਆ, ਅਸੀਂ ਖੁਸ਼ ਹੋ ਗਏ। ਵਧੀਏ ਗੁਣੀ ਗਹੀਰ, ਗੁਣਾਂ ਦੇ ਸਮੁੰਦਰ ਸਤਿਗੁਰੂ ਵਧੀਏ ਫੁੱਲ ਗਏ ਅੱਗੇ ਨਾਲੋਂ। ਜਥਾ ਉਚਿਤ ਸਨਮਾਨ ਕੈ, ਇਸ ਤਰ੍ਹਾਂ ਯੋਗ ਸੀ ਉਹ ਸਾਰਿਆਂ ਦਾ ਸਨਮਾਨ ਕੀਤਾ। ਵਿਦਾ ਕੀਨ ਗੁਣ ਐ, ਗੁਣਾਂ ਦੇ ਕਰ ਸਤਿਗੁਰੂ ਨੇ ਸਾਰਿਆਂ ਆਇਆਂ ਨੂੰ ਵਿਦਾ ਕਰ ਦਿੱਤਾ। ਕਰਨ ਲੱਗੇ ਮੋਦੀ ਕਿਰਤ, ਪਹਿਲਾਂ ਵਾਂਗ ਮੋਦੀ ਖਾਨੇ ਦਾ ਕੰਮ ਫੇਰ ਕਰਨ ਲੱਗ ਪਏ। ਪੂਰਬ ਜਾ ਮਨ ਪੈ ਨਾ, ਪਹਿਲੇ ਵਾਂਗ ਜਿਨ੍ਹਾਂ ਦੇ ਮਨ ਦੇ ਵਿੱਚ ਕੋਈ ਡਰ ਪੈ ਨਹੀਂ, ਕੋਈ ਖੌਫ ਨਹੀਂ ਹੈ, ਉਹ ਇਸੇ ਤਰ੍ਹਾਂ ਫਿਰ ਦੁਬਾਰਾ ਮੋਦੀਖਾਨੇ ਦਾ ਜਿਹੜਾ ਕੰਮ ਕਾਰ ਕਰਨ ਲੱਗ ਪਏ, ਜਿਸ ਤਰ੍ਹਾਂ ਇਹ ਪ੍ਰਸੰਗ ਕਵੀ ਸੰਤੋਖ ਸਿੰਘ ਨੇ ਸੋਹਣਾ ਛਿੰਦੇ ਬੰਦੀ ਵਿੱਚ ਲਿਖਿਆ, ਪਰ ਰਲ ਮਿਲ ਕੇ ਅੱਜ ਦੇ ਵਿਵਾਨ ਵੀ ਸੁਣ ਕੇ ਲਾਹਾ ਲਿਆ ਹੈ। ਇਸ ਤੋਂ ਅੱਗੇ ਜਿਵੇਂ ਗੁਰੂ ਮਹਾਰਾਜ ਦੀ ਸਗਾਈ ਹੋਈ, ਮੰਗਣਾ ਹੋਇਆ, ਇਹ ਪ੍ਰਸੰਗ ਕਵੀ ਜੀ ਨੇ ਬਹੁਤ ਸੋਹਣੇ ਢੰਗ ਨਾਲ ਲਿਖਿਆ ਹੈ। ਉਹ ਕੱਲ ਦੇ ਦੀਵਾਨ ਵਿੱਚ ਆਪਾਂ ਰਲ ਮਿਲ ਕੇ ਸੁਣ ਲਵਾਂਗੇ। ਸਮਾਂ ਹੋਇਆ ਜਿਸ ਕਰਕੇ ਅਜੇ ਇੱਥੇ ਸਮਾਪਤੀ ਹੈ ਜੀ। ਜਥਾ ਉਚਿਤ ਸਨਮਾਨ ਕੈ ਬਿਦਾ ਕੀਨ ਗੁਣ ਐਨ ਕਰਨ ਲੱਗੇ ਮੋਦੀ ਕਿਰਤ ਪੂਰਬ ਜਾਉ ਮਨ ਭੈਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚਤ ਹੇ ਪਾਰ ਬ੍ਰਹਮ ਅਵਨਾਸੀ ਅਗੁਨਾਸ, ਹੇ ਪੂਰਨ ਹੇ ਸਰਵ ਦੁਖ ਪੰਜਨ ਗੁਣ ਸਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇ, ਹੇ ਗੋਬਿੰਦ ਹੇ ਗੁਣ ਨਿਧਾਨ, ਜੰਕੇ ਸਦਾ ਬਵੇਕ, ਹੇ ਅਪਰੰਪਰ ਹਰ ਹਰੇ, ਹੈਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ, ਨਿਦਾਰਾਇਆ ਧਾਰ, ਹੇ ਠਾਕੁਰ ਹਾਂ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ, ਰੱਖੋ ਹੀ ਐ ਪਰੋਇ। ਹਾਏ ਪ੍ਰਭ ਸ਼ਰਨਾਂਗਤੀ, ਕਿਰਪਾ ਨਿਧਿ ਦਿਆਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਿਹਾ ਜੇ ਹੈ, ਚੜ੍ਹੇ ਸੋ ਚਰੇ ਪਾ, ਜੋ ਸਰਦਾ ਕਰ ਸੇਵੰਦੇ, ਗੁਰੂ ਪਾਰੇ ਉਤਾਰਨ ਹਾਰ, ਜੋ ਸਰਦਾ ਕਰ ਸੇਵੰਦੇ, ਗੁਰੂ ਪਾਰੇ ਉਤਾਰਨ ਹਾਰ।